ਵਾਹਿਗੁਰੂ ਸਾਹਿਬ ਜੀਓ, ਨਿਤ ਕੀ ਕਿਰਿਆ ਕੀਨ ਇਸ਼ਨਾਨੇ, ਸੰਗਤ ਪੀਰ ਸੰਗ ਪ੍ਰਸਥਾਨੇ, ਸਨੇ ਸਨੇ ਮਗ ਇਸੀ ਪ੍ਰਕਾਰ, ਨਿਤ ਉਠ ਚੱਲ ਹੈ ਗੁਰੂ ਸੁਖਕਾਰ। ਨਿਤ ਕੀ ਕਿਰਿਆ ਕੀਨ ਇਸ਼ਨਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰੂ ਅਮਰਦੇਵ ਮਹਾਰਾਜ ਜੀ ਦਾ, ਜਿਸ ਤਰ੍ਹਾਂ ਆਪ ਜੀ ਸੰਸਾਰ ਦੇ ਉਧਾਰ ਵਾਸਤੇ, ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਤੀਰਥ ਯਾਤਰਾ ਕਰਨ ਲਈ ਗਏ, ਉਹ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਵੇਂ ਜਮੁਨਾ ਤੋਂ ਅੱਗੇ ਹਰਿਦੁਆਰ ਗੰਗਾ ਪਹੁੰਚ ਗਏ, ਜਿੱਥੇ ਉਹ ਕਣਖਲ ਦੇ ਨਾਲ ਹੀ ਪੁਰਾਣੀ ਗੰਗਾ ਦੇ ਕੋਲ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਣ ਵੀ ਸੋਹਣਾ ਗੁਰਦੁਆਰਾ ਬਣਿਆ ਹੋਇਆ, ਛੋਟੇ ਜਿਹੇ ਰੂਪ ਵਿੱਚ। ਪਿੱਪਲ ਦਾ ਦਰਖਤ ਵੀ ਉੱਥੇ ਹੈਗਾ ਹੈ। ਇਸ ਤਰ੍ਹਾਂ ਆਪ ਜੀ ਨੇ ਉੱਥੇ ਆਸਣ ਲਵਾਏ, ਇੱਥੇ ਹੀ ਫਿਰ ਗੰਗਾ ਨੇ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ। ਇਸੇ ਤਰ੍ਹਾਂ ਨਮਸਕਾਰ ਕਰਕੇ, ਸਤਿਗੁਰੂ ਦੀ ਮਹਿਮਾ ਕਰਕੇ, ਆਪਤ ਪਰਮੇਸ਼ਰ ਰੂਪ ਆਪ ਜੀ ਦੇ ਪਵਿੱਤਰ ਚਰਨ ਪੈਣ ਕਰਕੇ, ਅਜੇ ਲੋਕਾਂ ਨੇ ਇਸ਼ਨਾਨ ਕਰ ਕਰਕੇ ਮੇਰੇ ਵਿੱਚ ਪਾਪ ਛੱਡੇ ਸਨ, ਉਹ ਲੱਥ ਗਏ ਹਨ, ਪਵਿੱਤਰ ਹੋ ਗਈ ਹਾਂ। ਇਸ ਤਰ੍ਹਾਂ ਸਤਿਗੁਰੂ ਦੀ ਮਹਾਨ ਅਸਤੀ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਜਦੋਂ ਇੱਥੇ ਗਏ ਹੈ, ਉਦੋਂ ਵੀ ਗੰਗਾ ਗੁਰੂ ਮਹਾਰਾਜ ਚਰਨ ਸਿੰਚਾਈ ਸੀ, ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੀ ਨੂੰ ਪੂਜਾ ਪ੍ਰਸ਼ਾਦਾ ਲੰਗਰ ਛਕਾਇਆ ਚਾਹੁੰਦੀ ਹਾਂ। ਆਪ ਜੀ ਨੇ ਜਗ ਦੇ ਵਿੱਚ ਦਰਸ਼ਨ ਦੇਣੇ, ਜਿੱਥੇ ਹੋਰ ਸਾਧੂ ਸੰਤ ਗਏ ਸਨ, ਮੇਰੀ ਬੇਨਤੀ ਨੂੰ ਮੰਨਦਿਆਂ ਹੋਇਆ ਗੁਰੂ ਨਾਨਕ ਸਾਹਿਬ ਜੀ ਵੀ ਚਲੇ ਗਏ ਸਨ। ਸਾਰਿਆਂ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਦਾ ਇਸ ਨੇ ਸਤਿਕਾਰ ਕੀਤਾ ਹੈ, ਵਾਰ ਵਾਰ ਮੱਥੇ ਟੇਕ ਕੇ ਧੰਨਵਾਦ ਕੀਤਾ ਹੈ। ਜਿਹੜੇ ਸਾਧੂ ਸੰਤ ਸਨ, ਉਹ ਦੇਖ ਦੇਖ ਕੇ ਇਹ ਮਾਤਾ ਦੀ ਜਿਹੜੀ ਸੇਵਾ ਟਲ ਅਤੇ ਭਾਵਨਾ ਚਰਜ ਹੋ ਗਏ ਸਨ, ਵੀ ਇਹ ਕਿਹੜੀ ਮਾਈ ਹੈ ਜਿਸਨੇ ਇਸ ਭਾਵਨਾ ਨਾਲ ਆ ਕੇ ਸਮਾਸ਼ਟੀ ਭੰਡਾਰਾ ਕੀਤਾ ਹੈ। ਇਹ ਕਿਸੇ ਨੂੰ ਕੋਈ ਨਹੀਂ ਪਤਾ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸਨ ਆਈ ਹੈ, ਕਿਉਂਕਿ ਇੱਕ ਲੜਕੀ ਸੀ ਗੰਗਾ, ਜਿਸਨੇ ਨਦੀ 'ਤੇ ਬੈਠ ਕੇ ਕਲਨਾ ਕਮਾਈ ਕੀਤੀ ਸੀ, ਫਿਰ ਉਹ ਨਦੀ ਦਾ ਨਾਮ ਇਹ ਗੰਗਾ ਲੜਕੀ ਕਰਕੇ ਗੰਗਾ ਪੈ ਗਿਆ ਹੈ। ਜਿਵੇਂ ਉਹ ਜਮੁਨਾ ਨੇ ਉਹ ਨਦੀ 'ਤੇ ਬੈਠ ਕੇ ਤਪੱਸਿਆ ਕੀਤੀ, ਉਹ ਨਦੀ ਦਾ ਨਾਮ ਜਮੁਨਾ ਹੈ। ਅਤੇ ਜਿਹੜੀ ਉਹ ਦੱਖਣ ਵਰਜੀ ਚੱਲਦੀ ਹੈ ਤਾਪਤੀ ਨਦੀ, ਉੱਥੇ ਬੈਠ ਕੇ ਸੂਰਜ ਦੀ ਪੁੱਤਰੀ ਤਾਪਤੀ ਨੇ ਤਪੱਸਿਆ ਕੀਤੀ ਸੀ, ਉਹਦਾ ਨਾਂ ਉਹ ਤਾਪਤੀ ਨਦੀ ਹੈ। ਇਸ ਤਰ੍ਹਾਂ ਹੈ ਤਾਂ ਕਿਸੇ ਲੜਕੀ ਨੇ ਬੰਦਗੀ ਕੀਤੀ ਸੀ, ਉਹ ਨਦੀ ਦਾ ਨਾਮ ਗੰਗਾ ਪੈਣ ਕਰਕੇ ਲੋਕ ਫਿਰ ਭੁਲੇਖਾ ਖਾਂਦੇ ਵੀ ਪਾਣੀ ਇੱਕ ਪਰਵਾਹ ਹੈ, ਉਹ ਕਿਵੇਂ ਆ ਗਿਆ, ਉਹਨੇ ਮਹਾਰਾਜ ਨੂੰ ਮੱਥਾ ਕਿਵੇਂ ਟੇਕਤਾ ਨਦੀ ਨੇ। ਤਾਂ ਉੱਥੇ ਬੈਠ ਕੇ ਉਹਨੇ ਬੰਦਗੀ ਕੀਤੀ ਸੀ, ਉਸ ਦਾ ਪ੍ਰਸਿੱਧ ਨਾਂ ਹੋ ਹੀ ਜਾਂਦਾ। ਜਿਵੇਂ ਕਿਸੇ ਨਗਰ ਦੇ ਵਿੱਚ ਕੋਈ ਬੈਠ ਕੇ ਸਾਧੂ ਬੰਦਗੀ ਕਰਦੇ ਹੋ, ਭਾਵੇਂ ਕਿਤੋਂ ਦਾ ਹੋਵੇ। ਜਿਵੇਂ ਰਾੜੇ ਵਾਲੇ ਮਹਾਤਮਾ ਇੱਥੇ ਰਾੜੇ ਬੈਠ ਕੇ ਉੱਥੇ ਬੰਦਗੀ ਕੀਤੀ, ਰਾਲਾ ਸਾਹਿਬ ਵਾਲੇ ਵੱਜਦੇ, ਪਿੰਡ ਤਾਂ ਉਹਨਾਂ ਦਾ ਹੋਰ ਸੀ। ਹਰਖੋ ਵਾਲੀਏ ਮਹਾਤਮਾ ਸਨ, ਜਵਾਲਾ ਸਿੰਘ ਜੀ, ਉਹ ਵੀ ਹੋਰ ਲੰਗੇਰੀ ਪਿੰਡ ਦੇ ਸਨ, ਪਰ ਹਰਖੋਵਾਲ ਦੀ ਹੱਦ ਵਿੱਚ ਬੈਠ ਕੇ ਉਹਨਾਂ ਨੇ ਜੰਗਲ ਵਿੱਚ ਤਪੱਸਿਆ ਕੀਤੀ ਅਤੇ ਹਰਖੋਵਾਲ ਗਏ ਬਚੀ ਜਾਂਦੇ। ਜਾਣੀ ਉਂਝ ਤਾਂ ਨਹੀਂ ਉਹ ਹਰਖੋਵਾਲ ਦੇ ਸੀ, ਉੱਥੇ ਬੈਠਣ ਕਰਕੇ ਉਹ ਨਾਂ ਹੈ, ਇਹ ਜਗ੍ਹਾ ਦਾ ਨਾਂ ਵੀ ਹਰਖੋਵਾਲ ਪੈ ਗਿਆ ਹੈ। ਇਹ ਹਰਖੋਵਾਲ ਦਾ ਗੁਰਦੁਆਰਾ, ਉਹ ਇਸ ਤਰ੍ਹਾਂ ਵੀ ਉੱਥੇ ਬੈਠ ਕੇ ਨਿਬੰਦਗੀ ਕੀਤੀ ਸੀ, ਉਹ ਨਦੀ ਦਾ ਨਾਮ ਪ੍ਰਸਿੱਧ ਹੋਇਆ ਪਿਆ ਹੈ। ਰੋਹ ਵਿਚਾਰ ਜਿਵੇਂ ਰਵਿਦਾਸ ਜੀ ਦਾ ਵੀ ਜਿਹੜਾ ਕਸੀਰਾ ਸੀ, ਇਹ ਗੰਗਾ ਨੇ ਹੱਥ ਕੱਢ ਕੇ ਵਿੱਚੋਂ ਗ੍ਰਹਿਣ ਕੀਤਾ ਸੀ ਅਤੇ ਆਪਣਾ ਕੋਲੋਂ ਇਹ ਸੋਹਣਾ ਕੰਗਣ ਉਹ ਪੰਡਿਤ ਨੂੰ ਦੇ ਦਿੱਤਾ ਸੀ। ਫਿਰ ਇਹ ਬੇਈਮਾਨ ਹੋ ਗਿਆ ਸੀ, ਘਰ ਵਾਲੇ ਨੂੰ ਦਿਖਾਇਆ ਅਤੇ ਉਹ ਵੀ ਇਹ ਨਹੀਂ ਦੇਣਾ ਹੈ। ਉਸ ਵੇਲੇ ਫਿਰ ਘਰ ਵਾਲੀ ਕਹਿੰਦੀ ਵੀ ਇਹਦੇ ਨਾਲ ਦਾ ਹੋਰ ਚਾਹੀਦਾ ਉਹਨੂੰ, ਉਹ ਤਾਂ ਉਹ ਜਿਹੜਾ ਇਹਨੇ ਭੇਟਾ ਕੀਤਾ ਉਹਦੇ ਨਾਲ ਦੁਨੀਆਂ ਦੇ ਕਿੱਥੋਂ ਮਿਲੇ, ਉਹ ਮਰਨੋਂ ਤਿਆਰ ਹੈ। ਫਿਰ ਉਦਾਸ ਜੀ ਕੋਲ ਆ ਕੇ ਗੱਲ ਕੀਤੀ ਸੀ ਕਿ ਮਹਾਰਾਜ ਮੈਂ ਲਾਲਚੀ ਹੋ ਗਿਆ ਸੀ ਅਤੇ ਉਹ ਕੰਗਣ ਜਿਹੜਾ ਦਿੱਤਾ ਸੀ ਅਤੇ ਮੈਂ ਘਰਵਾਲੀ ਨੂੰ ਦਿਖਾਇਆ, ਉਹਨੇ ਲੈ ਲਿਆ, ਹੁਣ ਮਰਦੀ ਵੀ ਇਹਦੇ ਨਾਲ ਦਾ ਹੋਰ ਲਿਆ ਕੇ ਦੇ। ਤੁਸੀਂ ਮਹਾਰਾਜ ਪਰਮੇਸ਼ੁਰ ਦੇ ਭਗਤ ਹੋ, ਤੁਹਾਡੇ ਲਈ ਕੁਝ ਨਹੀਂ ਹੈ, ਮੇਰੇ ਲਈ ਤਾਂ ਬਹੁਤ ਮੁਸ਼ਕਲ ਹੈ, ਮੇਰਾ ਘਰ ਬਰਬਾਦ ਹੋ ਜਾਊਗਾ। ਔਰ ਜਿਸ ਸਿਰਾ ਦੇ ਉੱਪਰ ਆਪ ਜੀ ਉਹ ਜੋੜੇ ਗੰਢ ਰਹੇ ਸੀ ਨਾ, ਉਹ ਸਿਰਾ ਜੀ ਚੱਕੀ ਹੈ, ਕਦੇ ਇੱਥੋਂ ਕੱਢ ਲਾ ਜਿੰਨੇ ਚੰਗਾ ਕੰਗਣ ਹੇਠਾਂ ਹੀ ਗੰਗਾ ਭਗਤੀ ਦਿਖਾ ਦਿੱਤੀ। ਇਸ ਤਰ੍ਹਾਂ ਜਿਤਨੇ ਤੀਰਥ ਦੇਵੀ ਥਾਪੇ ਸਭ ਜਿਤਨੇ ਲੋਚੈ ਤੂਰ ਸਾਧੂ ਕੀ ਤਾਈ, ਵੀ ਜਿਹੜੇ ਸਾਧੂ ਲੋਕ ਆ ਉਹਨਾਂ ਦੇ ਜਿਹੜੇ ਤੀਰਥ ਅਸਥਾਨ ਉਹ ਵੀ ਚਰਨ ਧੂੜ ਚਾਹੁੰਦੇ ਨੇ, ਕਿਉਂਕਿ ਕਿਲਵਕ ਮੈਲ ਭਰੇ ਭਰੇ ਹਮਰੇ, ਕਿਲਵਕ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਜਿਹੜੀ ਉਹ ਪਾਪਾਂ ਦੀ ਮੈਲ ਹੈ, ਵੀ ਸਾਧੂਆਂ ਦੀ ਜਿਹੜੀ ਤਰਨ ਧੂੜ ਹੈ ਉਹ ਨਾਸ ਕਰਦੀ ਹੈ। ਇਸ ਤਰ੍ਹਾਂ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਪਰਸੇ ਮਹਿਮਾ ਕੀਤੀ ਇਸਨੇ। ਕਈ ਲੋਕਾਂ ਦੇ ਲਈ ਗੁਰੂ ਅਮਰਦਾਸ ਸਾਹਿਬ ਜੀ ਉੱਥੇ ਗਏ ਅਤੇ ਤੁਹਾਨੂੰ ਕੀ ਹੁੰਦਾ ਹੈ, ਵੀ ਗੁਰੂ ਅਮਰਦਾਸ ਸਾਹਿਬ ਜੀ ਕਿਤੇ ਸਾਡੇ ਵਾਂਗੂ ਥੋੜੋ ਗਏ ਸੀਗੇ ਤਾਂ ਸਭ ਲੋਕ ਉਧਰ ਅਰਥਾ ਲੋਕਾਂ ਦੇ ਉਧਾਰ ਵਾਸਤੇ ਆਪ ਜੀ ਨੇ ਤੀਰਥ ਯਾਤਰਾ ਦਾ ਬਹਾਨਾ ਬਣਾਇਆ, ਇਹ ਯਾਦ ਕਰ ਰਹੀ ਸੀ। ਪਾਪ ਲਾਉਣ ਲਈ ਸਤਿਗੁਰੂ ਜੀ ਗਏ ਸਨ, ਉਸਦੇ ਹਸ਼ ਕਰਨ ਲਈ। ਇਸੇ ਤਰ੍ਹਾਂ ਵਾਪਸ ਪਰਤੇ ਮੇੜੇ ਨਗਰ ਜਿੱਥੇ ਉਹ ਦੁਰਗਾ ਦਾਸ ਬ੍ਰਹਮਣ ਰਹਿ ਸਿਆ, ਉਹ ਹਸਰੇਖਾ ਦਾ ਕਾਫੀ ਜ਼ਿਆਦਾ ਜਾਣੂ ਸੀ, ਚਰਨਾਂ ਵਿੱਚ ਪਰਮ ਦੀ ਰੇਖਾ ਦੇਖ ਕੇ ਸਤਿਗੁਰੂ ਦੀ ਉਸਤੀ ਕਰਨ ਲੱਗਿਆ ਸੀ। ਮਹਾਰਾਜ ਮਾਇਆ ਦੇਣ ਲੱਗੇ ਸੀ, ਇਹਨੇ ਲਈ ਨਹੀਂ ਸੀ, ਕਿਹਾ ਮੈਨੂੰ ਮਹਾਰਾਜ ਜਦੋਂ ਇਹ ਰੇਖਾ ਦਾ ਫਲ ਮਿਲਿਆ ਮਹਾਨ ਬਣੇ ਉਦੋਂ ਮੰਗਾਂਗਾ ਦਿਓ। ਗੁਰਵਾਰਾ ਤੀਰਥ ਯਾਤਰਾ ਦੁਆਰਾ ਗੁਰਮਤਿ ਪ੍ਰਚਾਰ ਕਰਕੇ ਵਾਪਸ ਪਰਤੇ, ਇਹਦੇ ਨਗਰ ਤੋਂ ਬਾਹਰ ਬਾਹਰ ਡੇਰਾ ਲਾਇਆ, ਸੁਣ ਕੇ ਇਹ ਵੀ ਆਇਆ, ਦੂਰੋਂ ਦੇਖਿਆ ਵੀ ਉਹੀ ਹੈ ਜਿਨ੍ਹਾਂ ਦੇ ਪਹਿਲਾਂ ਮੈਂ ਦਰਸ਼ਨ ਕੀਤੇ ਸਨ, ਜਿਨ੍ਹਾਂ ਦੇ ਚਰਨਾਂ ਵਿੱਚ ਕਵਲ ਦੀ ਰੇਖਾ ਵੇਖੀ ਸੀ। ਹਜੂਰੀ ਵਿੱਚ ਆ ਗਿਆ ਹੈ, ਕਹਿਣ ਲੱਗੇ ਮਹਾਰਾਜ ਪਛਾਣ ਲਿਆ ਮੈਂ ਉਹੀ ਹਾਂ। ਕਹਿਣ ਲੱਗੇ ਵੀ ਹਾਂ, ਫਿਰ ਮਹਾਰਾਜ ਮੈਂ ਵਚਨ ਜਿਹੜਾ ਕਿਹਾ ਸੀ ਚੇਤੇ, ਕਹਿੰਦੇ ਹਾਂ ਜੀ, ਹੁਣ ਤੂੰ ਵੀ ਮੂੰਹ ਮੰਗਿਆ ਲੈ ਲੈ, ਇਸ ਲੋਕ ਦੀਆਂ ਸੁੱਖ ਸਹੂਲਤਾਂ ਲੈ ਲੈ ਜਾਂ ਪਰਲੋਕ ਦੇ ਸੁੱਖ ਇੱਕ ਦੇ ਲੈ ਲੈ। ਸਿਆਣਾ ਸੀ, ਸ਼ੰਕਾ ਵਿੱਚ ਪੈ ਗਿਆ ਵੀ ਇੱਥੋਂ ਦੇ ਸੁੱਖ ਵੀ ਇੱਥੋਂ ਅੱਗੇ ਲੈ ਲਵਾਂ, ਜੇ ਹੁਣ ਅੱਗੇ ਦੇ ਸੁੱਖ ਲੈ ਲਾਂਗਾ ਤਾਂ ਇੱਥੇ ਔਖਾ ਹਾਂ, ਪਹਿਲਾਂ ਮੰਗਦਿਆਂ ਜ਼ਿੰਦਗੀ ਲੰਘਦੀ ਫੇਰ ਵੀ ਉਹੋ ਜਿਹੀ ਹਾਲ, ਅਤੇ ਜੇ ਇੱਥੇ ਦੇ ਮੰਗ ਲੈਣਾ ਅੱਗੇ ਔਖਾ ਹੋਵਾਂਗਾ। ਫਿਰ ਇਹਨੇ ਅਖਾਣ ਜਾਂ ਸਤਿਗੁਰੂ ਜੀ ਅੱਗੇ ਪਾਇਆ ਕਿ ਮਹਾਰਾਜ ਆਪ ਜੀ ਦਾ ਜਿਹੜਾ ਸੇਵਕ ਜਾਣਾ ਹੈ, ਜੇ ਇਸ ਲੋਕ ਦੇ ਤੁਸੀਂ ਖੁਸ਼ ਹੋ ਕੇ ਉਹਨੂੰ ਸੁੱਖ ਸਹੂਲਤਾਂ ਦੇ, ਉੱਥੇ ਤਾਂ ਸੁਖੀ ਹੋਊਗਾ। ਅਤੇ ਜੇ ਨਾਮ ਨਾ ਦੇਵੋ, ਨਾਮ ਤੋਂ ਬਗੈਰ ਫਿਰ ਪਰਲੋਕ ਵਿੱਚ ਆਪ ਦਾ ਸੇਵਕ ਔਖਾ ਹੋਊਗਾ। ਜੇ ਨਾਮ ਹੀ ਦੇ ਦਿਓ ਤਾਂ ਨਾ ਦੇਵੋ, ਫਿਰ ਵੀ ਗੱਲ ਨਹੀਂ ਬਣਦੀ ਹੈ, ਕਿਉਂਕਿ ਉਹ ਸੋਹਣਾ ਨਹੀਂ, ਚੰਗਾ ਨਹੀਂ ਲੱਗਦਾ। ਇਸ ਤਰ੍ਹਾਂ ਦੀ ਵਿਧੀ ਬਣਾਓ ਜਿਸ ਕਰਕੇ ਆਪ ਦਾ ਸੇਵਕ ਜਨ ਮਹਾਰਾਜ ਦੋਵਾਂ ਲੋਕਾਂ ਵਿੱਚ ਸੁਖੀ ਸਹੇਲਾ ਰਹੇ। ਗੁਰੂ ਮਹਾਰਾਜ ਹੱਸ ਵੀ ਕਹਿਣ ਲੱਗੇ ਵੀ ਤੂੰ ਦੋਹਾਂ ਲੋਕਾਂ ਦੇ ਸੁੱਖ ਮੰਗਣਾ ਹੈ, ਮਹਾਰਾਜ ਹੁਣ ਤੁਸੀਂ ਆਏ ਹੋ, ਦੋਵੇਂ ਬਖਸ਼ੋ। ਕਹਿੰਦੇ ਚੰਗਾ ਲੈ ਲੈ। ਇਸ ਤਰ੍ਹਾਂ ਇਹਨਾਂ ਨੇ ਹਾਲ ਕੀਤਾ। ਜਿੰਨਾ ਚਿਰ ਰਿਹਾ ਉਨ੍ਹਾਂ ਚਿਰ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਜਪਦਾ ਰਿਹਾ ਸੀ, ਛੱਡ ਕੇ ਫਿਰ ਵੈਕੁੰਠ ਵਾਸੀ ਹੋ ਗਿਆ। ਇਵੇਂ ਦੁਰਗਾ ਦਾਸ, ਬ੍ਰਹਮਣ ਦਾ, ਜਿਵੇਂ ਗੁਰੂ ਮਹਾਰਾਜ ਨੂੰ ਬਖਸ਼ਿਸ਼ ਪ੍ਰਾਪਤ ਕਰਕੇ ਨਿਹਾਲ ਹੋਇਆ, ਉਹ ਪ੍ਰਸੰਗ ਸੁਣਿਆ ਸੀ, ਜਿਵੇਂ ਅੱਗੇ ਆ ਰਿਹਾ ਸੁਣੀਏ ਜੀ। ਨਿਤ ਕੀ ਕਿਰਿਆ ਕੀਨ ਇਸ਼ਨਾਨੇ, ਆਏ ਸੀ ਮੇਰੇ ਨਗਰ ਤੋਂ ਬਾਹਰ ਹੀ, ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਸਾਹਿਬ ਜੀ ਨੇ ਉੱਠ ਕੇ ਹਮੇਸ਼ਾ ਦੀ ਜਿਹੜੀ ਕਰਮ ਕਿਰਿਆ ਕੀਤੀ, ਇਸ਼ਨਾਨ ਆਦਿਕ ਸੰਗਤ ਪੀਰ ਸੰਗ ਪ੍ਰਸਥਾਨੇ, ਆਏ ਸੋ ਗੁਰੂ ਮਹਾਰਾਜ ਚੱਲ ਪਏ ਹਨ, ਸੰਗਤਾਂ ਦੀ ਬੜੀ ਭਾਰੀ ਭੀੜ ਹੈ ਨਾਲ। ਸਨੇ ਸਨੇ ਮਗ ਇਸੀ ਪ੍ਰਕਾਰ, ਹੌਲੀ ਹੌਲੀ ਇਸ ਤਰ੍ਹਾਂ ਜਿਹੜਾ ਇਹ ਰਸਤਾ ਹੈ, ਨਿਤ ਉੱਠ ਚੱਲ ਹੈ ਗੁਰੂ ਸੁਖਕਾਰ, ਸੁਖਾਂ ਨੂੰ ਬਖਸ਼ ਕਰਨ ਵਾਲੇ ਹਨ, ਸੁਖਾਂ ਦੇ ਕਰਨ ਵਾਲੇ ਹਨ, ਹਮੇਸ਼ਾ ਚੱਲਦੇ ਹਨ। ਪ੍ਰਾਪਤ ਭਏ ਬਲੋਕਤ ਦੇਸ਼, ਇਸ ਤਰ੍ਹਾਂ ਕਹਿੰਦੇ ਅੱਗੇ ਪ੍ਰਾਪਤ ਹੋ ਗਏ, ਅੱਗੇ ਆ ਗਏ ਹਨ, ਤੇ ਦੇਸ਼ ਦੇਖ ਰਹੇ ਇਲਾਕਾ ਤੱਕ ਰਹੇ ਹਨ। ਬੋਲਤ ਜੈ ਜੈਕਾਰ ਅਸ਼ੇਸ਼, ਜਿੱਧਰ ਵੀ ਮਹਾਰਾਜ ਰਸਤੇ ਵੀ ਦੀ ਲੰਘਦੇ ਆ, ਸਾਰੇ ਗੁਰੂ ਅਮਰਦਾਸ ਤੁਹਾਡੀ ਜੈ ਹੋਵੇ, ਇਸ ਤਰ੍ਹਾਂ ਦੇ ਬਚਨ ਸਜਸਦੇ ਬੋਲਦੇ। ਜਮਨਾ ਉਲੰਘੇ ਦੇਸ਼ ਅਗਾਰੇ, ਜਿਹੜਾ ਜਮਨਾ ਨਦੀ ਨੂੰ ਲੰਘੇ ਅਗਲਾ ਜਿਹੜਾ ਦੇਸ਼ ਹੈ, ਪੁਨ ਆਏ ਸਤਦਰਵ ਕਿਨਾਰੇ, ਜਿੱਥੇ ਸਤਲੁਜ ਦਾ ਕਿਨਾਰਾ ਹੈ ਇੱਥੇ ਆ ਗਏ ਹਨ। ਚੜੇ ਤਰੀ ਪਰ ਹੋਏ ਪਾਰ, ਬੇੜੀਆਂ ਉੱਪਰ ਚੜ ਪਏ ਹਨ, ਫਿਰ ਇਸ ਤੋਂ ਸਤਲੁਜ ਤੋਂ ਸਦਰਵ ਤੋਂ ਪਾਰ ਹੋ ਗਏ ਹਨ। ਦੇਸ਼ ਦੁਆਬੇ ਕੇਰ ਮਜਾਰ, ਦੇਸ਼ਾਂ ਦੁਆਬੇ ਦੇ ਇਲਾਕੇ ਵਿੱਚ ਆ ਗਏ ਹਨ। ਸਨੇ ਸਨੇ ਉਲੰਘਿਓ ਜਬ ਸਾਰੋ, ਦੁਆਬਾ ਹੌਲੀ ਹੌਲੀ ਚੱਲਦਿਆਂ ਜਿਹਨੂੰ ਲੰਘ ਲਿਆ, ਰਸਤਾ ਤੈਅ ਕਰ ਲਿਆ। ਤੀਰ ਬਿਪਾਸਾ ਆਨ ਨਿਹਾਰੋ, ਜਿਹੜਾ ਬਿਆਸਾ ਦਾ ਨਦੀ ਦਾ ਕਿਨਾਰਾ ਉਹ ਆ ਤੱਕਿਆ ਹੈ। ਗੋਇੰਦਵਾਲ ਜਬ ਹੈ ਸੁਧ ਆਈ, ਸ੍ਰੀ ਗੋਇੰਦਵਾਲ ਵਿਖੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਵਾਪਸ ਆਉਣ ਦੀ ਖਬਰ ਆਈ ਹੈ। ਰਾਮਦਾਸ ਲੈ ਨਰ ਸਮੁਦਾਈ, ਗੁਰੂ ਰਾਮਦਾਸ ਸਾਹਿਬ ਜੀ ਬਹੁਤੇ ਪੁਰਸ਼ਾਂ ਨੂੰ ਨਾਲ ਲੈ ਕੇ, ਜੁੱਤ ਉਤਸ਼ਾਹ ਅਗਾਰੀ ਚਾਲੇ, ਉਤਸ਼ਾਹ ਦੇ ਸਮੇਤ ਅੱਗੋਂ ਚੱਲੇ ਹਨ। ਪਠ ਹੈ ਸ਼ਬਦ ਕਰ ਪ੍ਰੇਮ ਵਿਸਾਲੇ, ਪ੍ਰੇਮ ਕਰਕੇ ਗੁਰਬਾਣੀ ਦੇ ਸ਼ਬਦ ਪੜ ਰਹੇ ਹਨ। ਦਰਸ਼ਨ ਕਰੇ ਜਾਏ ਸੁਖ ਰਾਸੀ, ਮਹਾਰਾਜ ਦੇ ਕੋਲ ਕੀਰਤਨ ਕਰਦਿਆਂ ਦਰਸ਼ਨ ਕੀਤੇ ਹੈ, ਸੁਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਜੀ। ਪਰ ਹੈ ਅਕੋਰ ਚਰਨ ਕੇ ਪਾਸੀ, ਅਮਰਦਾਸ ਸਾਹਿਬ ਜੀ ਦੇ ਚਰਨਾਂ ਪਾਸ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਮਾਂ ਰੱਖ ਰਹੇ, ਸਭ ਕੀ ਕੁਸ਼ਲ ਬੂਝ ਸਤਕਾਰੇ, ਗੁਰੂ ਮਹਾਰਾਜ ਜੀ ਨੇ ਸਾਰਿਆਂ ਦੀ ਸੁੱਖ ਸਾਂਧ ਰਾਜੀ ਖੁਸ਼ੀ ਪੁੱਛੀ ਹੈ, ਸਤਿਕਾਰ ਕੀਤਾ। ਰਾਮਦਾਸ ਸੋ ਬਾਕ ਉਚਾਰੇ, ਸੋ ਬਾਦ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਥ ਬਚਨ ਕਹੇ, ਤੁਮ ਕੋ ਗਏ ਸੌਂਪ ਸਭ ਕਾਰੀ, ਜਿਹਨੇ ਗੁਰੂ ਘਰ ਦੀ ਕਾਰ ਸੇਵਾ ਹੈ ਉਹ ਤੁਹਾਨੂੰ ਅਸੀਂ ਸੌਂਪ ਗਏ ਸੀ, ਕੁਸ਼ਲ ਸੰਗ ਸੋ ਭਲੇ ਸੰਭਾਰੀ, ਸੁਖ ਸ਼ਾਂਤ ਸਹਿਤ ਰਾਜੀ ਖੁਸ਼ੀ ਪ੍ਰਸੰਨਤਾ ਨਾਲ ਸੰਭਾਲੀ, ਆਨੰਦ ਸਮੇਤ ਅਪਰ ਸਭ ਆਹੈ, ਹੋਰ ਜਿੰਨੇ ਗੋਇੰਦਵਾਲ ਵਾਸੀ ਸਾਰੇ ਆਨੰਦ ਖੁਸ਼ੀ ਸਹਿਤ, ਗੋਇੰਦਵਾਲ ਵਿਖੇ ਜੇ ਰਹੇ, ਗੋਇੰਦਵਾਲ ਦੇ ਵਿੱਚ ਸਾਡੇ ਰਹਿ ਰਹੇ ਭਰਾ ਵਗੈਰਾ, ਹੱਥ ਜੋਰ ਕਰ ਸਕਲ ਬਿਤਾਈ, ਰਾਮਦਾਸ ਸਾਹਿਬ ਮਹਾਰਾਜ ਨੇ ਹੱਥ ਜੋੜ ਕੇ ਸਾਰੀ ਰਾਜੀ ਖੁਸ਼ੀ ਦੱਸੀ, ਪ੍ਰਭ ਤੁਮਨੇ ਸਭ ਸੁਖ ਵਰਤਾਈ, ਪਰਮੇਸ਼ਰ ਰੂਪ ਮਹਾਰਾਜ ਤੁਸੀਂ ਸਾਰਿਆਂ ਵਿੱਚ ਹੀ ਸੁਖ ਰਾਜੀ ਖੁਸ਼ੀ ਵਰਤਾਈ, ਸੁਖ ਸਾਂਦ ਬਖਸ਼ੀ ਹੈ, ਜੇ ਤਿਕ ਜਿਸ ਤੇ ਕਾਰ ਕਰਾਈ, ਮਹਾਰਾਜ ਜਿਸ ਦੇ ਪਾਸੋਂ ਤੁਸੀਂ ਕਾਰ ਸੇਵਾ ਕਰੀਏ ਟਹਿਲ ਕਰਵਾਈ ਹੈ, ਤੇ ਤਿਕ ਭਾਈ ਕੁਸ਼ਲ ਸਮਦਾਈ, ਉਹਨੇ ਮਹਾਰਾਜ ਜਿਹੜੀ ਟਹਿਲ ਸੇਵਾ ਬੜੀ ਸੁਖ ਦੇ ਨਾਲ ਹੋ ਗਈ ਹੈ ਪੂਰੀ, ਇਮ ਮਿਲ ਸਕਲ ਨਰਨ ਕੇ ਸਾਥ, ਇਸ ਤਰ੍ਹਾਂ ਸਾਰਿਆਂ ਪੁਰਸ਼ਾਂ ਦੇ ਨਾਲ ਮਿਲ ਜੁਲ ਕੇ ਉਤਰੇ ਪਾਰ ਬਿਪਾਸਾ ਨਾਥ, ਗੁਰੂ ਅਮਰਦਾਸ ਸਾਹਿਬ ਜੀ ਜੋ ਸਭ ਦੇ ਮਾਲਕ ਹੈ ਵਿਆਸਾ ਲੰਘੀ ਤੋਂ ਪਾਰ ਲੰਘੇ ਹਨ, ਪੁਰ ਮਹਿ ਪਰਵਿਰਸ਼ੇ ਮੰਗਲ ਕਰਤੇ, ਗੋਇੰਦਵਾਲ ਸਾਹਿਬ ਵਿੱਚ ਪ੍ਰਵੇਸ਼ ਕਰੇ ਕਰ ਰਹੇ ਆ ਮੰਗਲਾਚਾਰ ਕਰਦੇ ਹੋਏ, ਦਰਸਹ ਤੀਏ ਨਰ ਹਰਖ ਸੋ ਧਰਤੇ, ਸ਼੍ਰੀਪੁਰ ਦਰਸ਼ਨ ਕਰ ਰਹੇ ਅਤੇ ਬੜੀਆਂ ਖੁਸ਼ੀਆਂ ਧਾਰ ਰਹੇ ਹਨ, ਆਏ ਬਿਰਾਜੇ ਆਪਣ ਸਥਾਨ, ਆਪਣਾ ਸਥਾਨ ਚਵਾਰਾ ਸਾਹਿਬ ਉੱਥੇ ਵੀ ਆਪ ਰਾਜਮਾਨ ਹੋਏ, ਮੰਗਲ ਹੋਤ ਅਨੇਕ ਵਿਧਾਨ, ਗੁਰਦਾਸ ਸਾਹਿਬ ਜੀ ਦੇ ਵਾਪਸ ਆਉਣ ਕਰਕੇ ਗੋਇੰਦਵਾਲ ਵਿੱਚ ਇਸ ਤਰ੍ਹਾਂ ਅਨੇਕਾਂ ਵਿਧੀਆਂ ਨਾਲ ਤਰ੍ਹਾਂ ਤਰ੍ਹਾਂ ਦੇ ਨਾਲ ਮੰਗਲਾਚਾਰ ਹੋ ਰਹੇ ਹਨ, ਦੇਣ ਵਾਲੇ ਜੋ ਗ੍ਰਾਮਣ ਕੇ ਸੰਗੀ ਹੋਤੇ, ਜਿਹੜੇ ਕਿ ਬਾਹਰਲੇ ਪਿੰਡਾਂ ਦੇ ਸੰਗੀ ਸਾਥੀ ਹੈ ਸੀ, ਘਰ ਬੰਧਨ ਘਰ ਗਮ ਘਰ ਗਮ ਨੇ ਤਿੱਤੇ, ਗੁਰਦਾਸ ਸਾਹਿਬ ਜੀ ਨੂੰ ਨਮਸਕਾਰਾਂ ਕਰ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਸੁਜਾਸ ਕਰਤ ਬਹੁ ਸਤਿਗੁਰ ਕੇਰਾ, ਆਪਣੇ ਨਗਰਾਂ ਨੂੰ ਜਾਂਦਿਆਂ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਦਾ ਬਹੁਤਾ ਸ੍ਰੇਸ਼ ਜਸ ਕਰ ਰਹੇ, ਫੈਲਿਓ ਦੇਸ਼ ਵਿਦੇਸ਼ ਵਡੇਰਾ ਕਰਕੇ ਸਾਰੇ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਅਮਰਦਾਸ ਜੀ ਦਾ ਵੱਡਾ ਜਸ ਫੈਲ ਗਿਆ ਹੈ, ਕਰਤ ਅਨਕ ਜੀਵਨ ਕਲਿਆਨ, ਜਿਹੜੇ ਸੰਗੀ ਸਾਥੀ ਜਾਂਦੇ ਹੋਏ ਕਹਿ ਰਹੇ ਆ ਵੀ ਗੁਰੂ ਮਹਾਰਾਜ ਅਨੇਕਾਂ ਜੀਵਾਂ ਦੀ ਕਲਿਆਣ ਕਰ ਰਹੇ, ਦਿਓਸ ਬਤਾਵੇ ਹੈ ਗੁਰ ਭਗਵਾਨ, ਸ੍ਰੀ ਗੁਰੂ ਪਰਮੇਸ਼ਰ ਰੂਪ ਅਜੋਕੇ ਸਮੇਂ ਗੋਇੰਦਵਾਲ ਵਿੱਚ ਦਿਨ ਬਤੀਤ ਕਰ ਰਹੇ, ਦੋਹਰਾ ਪ੍ਰਥਮ ਰੀਤ ਨਿਤ ਚਲਤ ਤਿਮ, ਜਿਵੇਂ ਪਹਿਲੀ ਮਰਜ਼ਾਦਾ ਹੈ ਉਸੇ ਵਿੱਚ ਹੀ ਹਮੇਸ਼ਾ ਆਪ ਜੀ ਚਲਦੇ, ਦੇਗ ਕਰਨ ਤੇ ਆਦਿ ਕਾ ਲੰਗਰ ਤਿਆਰ ਕਰਨਾ ਵਰਤਾਉਣਾ ਇਸ ਤਰ੍ਹਾਂ ਪਹਿਰ ਰਾਤੀ ਤੱਕ, ਸਿੱਖਿਆ ਸੈਕਰੇ ਹੋਤ ਹੈ, ਪਹਿਲੀ ਰੀਤੀ ਅਨੁਸਾਰ ਸੈਂਕੜਿਆਂ ਦੀ ਵਿੱਚ ਇਸ ਗਿਣਤੀ ਵਿੱਚ ਆ ਕੇ ਸਿੱਖਿਆ ਲੈ ਕੇ ਸਿੱਖ ਬਣਦੇ ਹਾਂ, ਪ੍ਰਾਪਤ ਪਰਮ ਪ੍ਰਸਾਦ, ਇਸ ਤਰ੍ਹਾਂ ਮਹਾਨ ਜਿਹੜੀ ਪ੍ਰਸਾਦ ਹੈ ਕਿਰਪਾ ਨੂੰ ਪ੍ਰਾਪਤ ਹੁੰਦੇ ਹੈ, ਸਤਿਗੁਰੂ ਦੀ ਕਿਰਪਾ ਨਾਲ ਨਾਮਦਾਨ ਨੂੰ ਪ੍ਰਾਪਤ ਕਰਦੇ ਸਾਰੇ ਹੀ, ਦੋਹਰਾ ਧਰਮ ਧਰੰਤਰ ਅਮਰ ਗੁਰ, ਕਹਿੰਦੇ ਹੇ ਸਰੋਤਾ ਜਨੋ ਗੁਰੂ ਅਮਰਦਾਸ ਸਾਹਿਬ ਜੀ ਧਰਮ ਦੇ ਧੁਰੰਤਰ ਕੀ ਆਸਰਾ ਰੂਪ ਹਨ, ਸਦਾ ਚਹਿਤ ਉਪਕਾਰ, ਹਮੇਸ਼ਾ ਕਹਿੰਦੇ ਜਲ ਜੀ ਜੀਵਾਂ ਤੇ ਪਰਉਪਕਾਰ ਕਰੇ ਹੀ ਚਾਹੁੰਦੇ, ਰਚਬੇ ਤੀਰਥ ਬਾਵਲੀ, ਬਾਵਲੀ ਸਾਹਿਬ ਤੀਰਥ ਦੇ ਰਚਨ ਵਾਲੀ ਵਾਸਤੇ ਬਣਾਉਣ ਵਾਸਤੇ ਸਿੱਖੀ ਅਨਹਿਤ ਉਦਾਰ ਸਿੱਖਾਂ ਵਾਸਤੇ ਵੀ ਇੱਥੇ ਆ ਕੇ ਜਪਜੀ ਦੇ ਪਾਠ ਕਰਨਗੇ, ਇਸ਼ਨਾਨ ਕਰਨਗੇ, ਉਧਾਰ ਹੋਊਗਾ, 84 ਦੇ ਚੱਕਰ ਵਿੱਚੋਂ ਨਿਕਲਣਗੇ। ਪਰਵ ਰਚਨਾ ਕਰਿਆ ਚਾਹੁੰਦੇ ਹਾਂ। ਚੌਪਾਈ ਇੱਕ ਦਿਨ ਸਭਾ ਮਝਾਰ ਉਚਾਰਾ। ਹਰ ਇੱਕ ਦਿਨ ਦੀ ਗੱਲ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ ਸਭਾ ਦੇ ਵਿੱਚ ਬੈਠਿਆ ਹੋਇਆ ਬਚਨ ਕਿਹਾ ਹੈ। ਇਹਾਂ ਬਾਵਲੀ ਲਗਹਿ ਉਦਾਰਾ। ਆਹ ਜਿਹੜਾ ਹੈ ਨਾ ਵਿਆਸਾ ਦੇਵੀ ਜੀ ਦਾ ਕਿਨਾਰਾ, ਇੱਥੇ ਵੀ ਬੋਲੀ ਸਾਹਿਬ ਜਿਹੜਾ ਹੈ ਸੋਹਣਾ ਲੱਗੇਗਾ, ਬਣੇਗਾ। ਸਿੱਖ ਸੰਗਤ ਦਰਸ਼ਨ ਕੋ ਆਵੇ ਹੈ। ਜਿੰਨੀਆਂ ਗੁਰੂ ਨਾਨਕ ਸਾਹਿਬ ਜੀਆਂ ਸਿੱਖ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਚੱਲ ਚੱਲ ਕੇ ਆਉਂਦੀਆਂ, ਸਭ ਮਿਲ ਗੁਰ ਤੀਰਥ ਜਲ ਨਾ ਆਵੇ ਹੈ। ਸਾਰੇ ਮਿਲ ਜੁਲ ਕੇ ਗੁਰੂ ਮਹਾਰਾਜ ਦਾ ਤੀਰਥ ਦਾ ਜਿਹੜਾ ਇਹ ਹੈ ਸਥਾਨ ਵਾਲਾ ਥਾਂ ਜਲ ਵਿੱਚ ਇਸ਼ਨਾਨ ਕਰਿਆ ਕਰਨਗੀਆਂ, ਕਿਉਂਕਿ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਜੀ ਤੀਬਰ ਇੱਛਾ ਦੇਖ ਕੇ ਸ੍ਰੀ ਖਡੂਰ ਸਾਹਿਬ ਤੋਂ ਚੱਲ ਕੇ ਆਇਆ ਕਰਦੇ ਸਨ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਉਹ ਪਹਿਲਾਂ ਹੀ ਇਸ ਥਾਂ 'ਤੇ ਆ ਜਾਇਆ ਕਰਦੇ ਸਨ। ਇੱਥੇ ਹੀ ਫਿਰ ਗੁਰੂ ਅੰਗਦ ਸਾਹਿਬ ਜੀ ਦਰਸ਼ਨ ਦਦਾਰ ਦੇ ਕੇ ਬਚਨ ਬਿਲਾਸ ਕਰਕੇ ਵਾਪਸ ਪਰਤਾਇਆ ਕਰਦੇ ਸਨ। ਇਹ ਗੁਰੂ ਅੰਗਦ ਸਾਹਿਬ ਜੀ ਦੇ ਮੇਲ ਮਿਲਾਪ ਵਾਲਾ ਅਸਥਾਨ ਸੀ, ਜਿਸ ਕਰਕੇ ਚਾਹੁੰਦੇ ਸਨ ਵੀ ਇੱਥੇ ਕੋਈ ਮਹਾਨ ਤੀਰਥ ਬਣੇ ਯਾਦ ਵਿੱਚ। ਉਹ ਇਹ ਆਪ ਜੀ ਨੇ ਫਿਰ ਉਹ ਸੋਚਿਆ ਵੀ ਇਹ ਗੁਰੂ ਕਾ ਤੀਰਥ ਹੋਵੇ, ਗੁਰੂ ਕੀ ਯਾਦਗਾਰ ਹੋਵੇ, ਇਸੇ ਕਰਕੇ ਗੁਰੂ ਅੰਗਦ ਸਾਹਿਬ ਜੀ ਦੇ ਉੱਥੇ ਜਾਣ ਦਾ ਕੋਈ ਵੀ ਗੁਰਦੁਆਰਾ ਨਹੀਂ ਹੈ, ਬੋਲੀ ਸਾਹਿਬ ਹੀ ਹੈ ਕੇਵਲ। ਇਮ ਕਹਿ ਸਤਿਗੁਰ ਆਇਸ ਦੀਨਸ। ਇਸ ਤਰ੍ਹਾਂ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਗਿਆ ਦਿੱਤੀ ਹੈ, ਲਿਖੋ ਹੁਕਮ ਨਾਮੇ ਹਿਤ ਚੀਨਸ। ਸਿੱਖਾਂ ਦਾ ਭਲਾ ਜਾਣ ਕੇ ਹਰ ਪਾਸੇ ਹੁਕਮ ਨਾਮੇ ਲਿਖ ਦੇਵੋ, ਤੀਰਥ ਕੀ ਤਿਆਰੀ ਗੁਰ ਕਰੈ। ਇਸ ਸਮੇਂ ਵੀ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਜਿੱਥੇ ਆ ਕੇ ਦਰਸ਼ਨ ਹੁੰਦੇ ਰਹੇ, ਚਰਨ ਪਾਏ, ਉੱਥੇ ਤੀਰਥ ਲਾਉਣ ਦੀ ਤਿਆਰੀ ਕਰ ਰਹੇ ਹੈ। ਹੋਏ ਨਿਹਾਲ ਸੇਵਾ ਹਿਤ ਧਾਰੈ। ਜਿਹੜਾ ਵੀ ਇਹ ਸੇਵਾ ਵਿੱਚ ਹਿਤ ਧਾਰੇਗਾ, ਪ੍ਰੇਮ ਧਾਰੇਗਾ, ਉਹ ਨਿਹਾਲੋ ਨਿਹਾਲ ਹੋਵੇਗਾ। ਪਾਰੋ ਨੇ ਲਿਖ ਸਕਲ ਪਠਾਏ। ਡੱਲਾ ਨਵਾਸੀ ਜੋ ਭਾਈ ਪਾਰੋ ਜੀ ਸਨ, ਉਹਨੇ ਲਿਖ ਲਿਖ ਕੇ ਸਾਰੇ ਹੁਕਮਨਾਮੇ ਭੇਜ ਦਿੱਤੇ। ਪੁਰ ਗ੍ਰਾਮਨ ਤੇ ਸੁਣ ਸਿੱਖ ਆਏ। ਹੁਕਮਨਾਮੇ ਸੁਣ ਸੁਣ ਕੇ ਸ਼ਹਿਰਾਂ ਤੋਂ ਗ੍ਰਾਮਾਂ ਤੋਂ ਸਿੱਖ ਆ ਗਏ ਹਨ। ਭਇਓ ਮੇਲ ਸੰਗਤ ਕੋ ਭਾਰੋ। ਇਸ ਤਰ੍ਹਾਂ ਕਹਿੰਦੇ ਸੰਗਤ ਦਾ ਜਿਹੜਾ ਭਾਰੀ ਮੇਲ ਹੋ ਗਿਆ, ਇਕੱਠ ਹੋ ਗਿਆ। ਜਥਾ ਸ਼ਕਤ ਲੈ ਆਵਹਿ ਕਾਰੋ। ਜਿਸ ਤਰ੍ਹਾਂ ਕਿਸੇ ਵੀ ਸ਼ਕਤੀ ਹੈ, ਤਾਕਤ ਹੈ, ਉਸ ਤਰ੍ਹਾਂ ਦੀ ਕੋਈ ਕਾਰ ਭੇਟਾ ਮਾਇਆ ਵਗੈਰਾ ਲੈ ਕੇ ਆ ਰਿਹਾ ਹੈ। ਦਰਸ਼ਨ ਹੇਤ ਚੌਪ ਚਿਤ ਧਾਰੇ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਾਂਗੇ, ਇਸ ਵਾਸਤੇ ਚਿਤ ਵਿੱਚ ਬੜਾ ਚੌਪ ਉਤਸ਼ਾਹ ਧਾਰ ਰਹੇ। ਸੇਵਾ ਠਾਨ ਹੈ ਗੁਰੂ ਅਗਾਰੇ। ਗੁਰੂ ਅਮਰਦਾਸ ਸਾਹਿਬ ਜੀ ਦੇ ਅਗਾਰੇ ਕੀ ਘਰ ਦੀ ਸੇਵਾ ਕਰਾਂਗੇ ਜਾਂ ਗੁਰੂ ਮਹਾਰਾਜ ਦੇ ਅੱਗੇ ਸਨਮੁਖ ਹੋ ਕੇ ਸੇਵਾ ਕਰਾਂਗੇ। ਸਾਰੇ ਘਰ ਗੁਰੂ ਘਰ ਦੇ ਵਿੱਚ ਸੇਵਾ ਕਰਾਂਗੇ। ਮਿਲ ਗੁਰ ਪੱਗ ਕੋ ਬੰਧਨ ਠਾਨ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲ ਜੁਲ ਕੇ ਚਰਨਾਂ ਤੇ ਨਮਸਕਾਰਾਂ ਕਰਦੇ। ਧਰ ਹੈ ਭਾਉ ਆਪਣੋ ਹਿਤ ਜਾਣ ਹੈ। ਆਪਣਾ ਭਲਾ ਜਾਣਦੇ ਹੈ, ਜਿਸ ਕਰਕੇ ਬਹੁਤਾ ਪ੍ਰੇਮ ਰੱਖਦੇ। ਸ੍ਰੀ ਗੁਰ ਨੇ ਸ਼ੁਭ ਦਿਵਸ ਨਿਹਾਰਾ। ਉਸ ਵੇਲੇ ਸਵਾਏ ਮਾਨ ਗੁਰੂ ਅਮਰਦਾਸ ਸਾਹਿਬ ਜੀ ਨੇ ਚੰਗਾ ਦਿਨ ਦੇਖਿਆ ਹੈ। ਨਿਕਸੇ ਵਹਿਰ ਆਨੰਦ ਉਦਾਰਾ। ਆਨੰਦ ਦੇ ਬੜੇ ਭਾਰੀ ਉਦਾਰਾ ਕੀ ਸਖੀ ਦਾਤੇ ਸਤਿਗੁਰੂ ਗੋਇੰਦਵਾਲ ਸਾਹਿਬ ਤੋਂ ਬਾਹਰ ਨਿਕਲੇ। ਸਭ ਸੰਗਤ ਕੋ ਸੰਗ ਸੁਲੀਨ। ਸਿੱਖ ਸੰਗਤਾਂ ਹੁਕਮਨਾਮੇ ਭੇਜ ਕੇ ਬੁਲਾਈਆਂ, ਸਾਰਿਆਂ ਨੂੰ ਆਪਣੇ ਨਾਲ ਲੈ ਲਿਆ ਹੈ। ਬਹੁ ਮਿਸ਼ਟਾਨ ਮੰਗਾਵਨ ਕੀਨ। ਬਹੁਤਾ ਜਿਹੜਾ ਗੁਰ ਮਿੱਠਾ ਆਦਿਕ ਹੈ ਮੇਰਾ ਮਗਾ ਲੈਣਾ ਕੀਤਾ। ਥਲ ਸੁੰਦਰ ਪਿਖ ਪਾਸ ਬਿਪਾਸਾ, ਵਿਆਸਾ ਨਦੀ ਦੇ ਬਿਲਕੁਲ ਨੇੜੇ ਥੋਣਾ ਥਾਂ ਦੇਖ ਕੇ, ਟਿਗਪੁਰ ਗੋਇੰਦਵਾਲ ਪ੍ਰਕਾਸ਼ਾ, ਇਸ ਤਰ੍ਹਾਂ ਬਿਲਕੁਲ ਗੋਇੰਦਵਾਲ ਦੇ ਨੇੜੇ ਪ੍ਰਕਾਸ਼ ਪਾਨ ਪ੍ਰਗਟ ਅਸਥਾਨ ਹੈ। ਮੰਦ ਮੰਦ ਪਦ ਸੁੰਦਰ ਧਰਹੀ, ਆਹ ਜਿਹੜਾ ਬਾਹਰ ਬਾਹਰ ਅਸਥਾਨ ਉਧਰ ਨੂੰ ਜਾਣ ਵਾਸਤੇ ਆਪ ਜੀ ਹੌਲੀ ਹੌਲੀ ਚਰਨ ਸੋਹਣਾ ਰੱਖ ਰਹੇ। ਸੰਗ ਸੰਗਤਾਂ ਭੀੜ ਨਿਹਾਰੀ, ਆਹ ਸੰਗਤਾਂ ਦੀ ਨਾਲ ਬੜੀ ਭਾਰੀ ਭੀੜ ਵੇਖ ਰਹੇ ਹਨ। ਸੁਥਲ ਜਾਨ ਗੁਰ ਇਸਥਿਤ ਭਏ, ਆਹ ਗੁਰੂ ਅੰਗਦ ਸਾਹਿਬ ਜੀ ਦੀ ਯਾਦ ਵਿੱਚ ਚਰਨ ਪਾਉਣ ਦਾ ਸੋਹਣਾ ਸਥਾਨ ਜਾਣ ਕੇ ਗੁਰੂ ਅਮਰਦਾਸ ਸਾਹਿਬ ਜੀ ਇਸਥਿਤ ਹੋ ਗਏ। ਟੱਕ ਲਾਵਨ ਕੀ ਆਇਸ ਦਏ, ਉਸ ਵੇਲੇ ਇੱਥੇ ਕਹੀ ਦੇ ਨਾਲ ਟੱਕ ਲਾਉਣ ਵਾਸਤੇ ਆਗਿਆ ਦਿੱਤੀ ਹੈ। ਬੁੱਢੇ ਪ੍ਰਥਮ ਕਹੀ ਕਰ ਗਹੀ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨਾਲ ਸਭ ਤੋਂ ਪਹਿਲਾਂ ਕਹਿੰਦੇ ਆਪਣੇ ਹੱਥਾਂ ਵਿੱਚ ਕਹੀ ਫੜੀ ਹੈ। ਜਹ ਗੁਰ ਕਹੀ ਤੀਰਥ ਕਰ ਸਹੀ, ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਗਿਆ ਕਹੀ ਕਰੀ ਉਹ ਤੀਰਥ ਸਹੀ ਕਰਕੇ, ਤਹ ਤੇ ਮਾਟੀ ਲੀਨ ਉਪਾਟੀ, ਉਸ ਜਗ੍ਹਾ ਤੋਂ ਕਹਿੰਦੇ ਕਹੀ ਮਾਰ ਕੇ ਜਿਹੜੀ ਮਿੱਟੀ ਪੁੱਟ ਲੈਣਾ ਕੀਤੀ ਹੈ। ਭਰੀ ਟੋਕਰੀ ਸਿਰ ਧਰ ਸਾਟੀ, ਬਾਬਾ ਬੁੱਢਾ ਸਾਹਿਬ ਜੀ ਨੇ ਆਪ ਹੀ ਕਹੀ ਮਾਰ ਕੇ ਟੋਕਰੀ ਭਰੀ ਹੈ ਤੇ ਫਿਰ ਬਾਹਰ ਇਸ ਤਰ੍ਹਾਂ ਸੁੱਟਣਾ ਕੀਤੀ। ਪੰਜ ਟੋਕਰੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਟੱਕ ਲਾ ਕੇ ਬਾਹਰ ਸੁੱਟੀਆਂ ਹਨ। 1626 ਬਿਕਰਮੀ ਸੰਗਤ ਸੰਮਤ ਵਿੱਚ ਆਪ ਜੀ ਨੇ ਟੱਕ ਲਾਇਆ ਸੀ। ਬਾਹਰੋਂ ਸਕਲ ਸਿੱਖਣ ਲੱਗ ਪਰੇ, ਉਸ ਬਾਅਦ ਜਿੰਨੇ ਗੁਰੂ ਕੇ ਸਿੱਖ ਸੇਵਕ ਉਹ ਘਰ ਸੇਵਾ ਕਰਨ ਲੱਗ ਪਰੇ ਹਨ। ਧਰੇ ਚੌਪ ਸੇਵਾ ਹਿਤ ਕਰੇ, ਇਸ ਤਰ੍ਹਾਂ ਬੜਾ ਉਤਸ਼ਾਹ ਧਾਰ ਕੇ ਸੇਵਾ ਬੜੇ ਪ੍ਰੇਮ ਨਾਲ ਕਰ ਰਹੇ ਹਨ। ਸਤਿਗੁਰ ਖਰੇ ਕਹਾਵਤ ਕਾਰ, ਗੁਰੂ ਅਮਰਦਾਸ ਸਾਹਿਬ ਜੀ ਆਪ ਕੋਲ ਖੜੋਤਿਆਂ ਹੋਏ ਕਾਲ ਸੇਵਾ ਕਰਾਉਂਦੇ। ਸੰਗਤ ਕਰਤ ਚੌਪ ਚਿਤ ਧਾਰ, ਇਸ ਕਰਕੇ ਸਿੱਖ ਸੰਗਤਾਂ ਚਿਤ ਵਿੱਚ ਬੜਾ ਉਰਸ਼ਾ ਧਾਰ ਕੇ ਧਰ ਰਹੀਆਂ ਹਨ। ਜਹ ਕਹਿ ਪਸਰ ਗਯੋ ਬਿਰਤੰਤ, ਜਿੱਥੇ ਕਿੱਥੇ ਜਿਹੜਾ ਪ੍ਰਸੰਗ ਹੈ ਉਹ ਫੈਲ ਗਿਆ ਹੈ। ਤੀਰਥ ਰਚਿਓ ਗੁਰੂ ਭਗਵੰਤ, ਅਮਰਦਾਸ ਸਾਹਿਬ ਜੀ ਜੋ ਪਰਮੇਸ਼ਰ ਰੂਪ ਹੈ ਬੋਲੀ ਸਾਹਿਬ ਵੀ ਤੀਰਥ ਰਚਿਆ ਚਾਹੁੰਦੇ ਹਨ। ਨਿਜ ਘਰ ਤੇ ਕਹੀਆਂ ਬਹੁ ਲਿਆਵੈ, ਇਸ ਕਰਕੇ ਗੁਰੂ ਕੇ ਸਿੱਖ ਆਪੋ ਆਪਣੇ ਘਰਾਂ ਤੋਂ ਕਹੀਆਂ ਲੈ ਕੇ ਆ ਰਹੇ ਹਨ। ਸਿਰ ਪਰ ਧਰੇ ਟੋਕਰੇ ਆਵੈ, ਆਪੋ ਆਪਣੇ ਸਿਰਾਂ ਤੇ ਟੋਕਰੇ ਵੀ ਰੱਖ ਰੱਖ ਕੇ ਲਿਆ ਰਹੇ ਹਨ। ਜਿਉਂ ਜਿਉਂ ਸੇਵ ਕਰ ਹੈ ਤਰ ਭਾਊ, ਜਿਵੇਂ ਕੋਈ ਪ੍ਰੇਮ ਧਾਰ ਕੇ ਬੋਲੀ ਸਾਹਿਬ ਦੀ ਸੇਵਾ ਟਹਿਲ ਕਰਦਾ ਹੈ, ਤਿਉਂ ਤਿਉਂ ਸਤਿਗੁਰੂ ਹੋਤ ਪਸਾਊ, ਜਿਵੇਂ ਤਿਵੇਂ ਸਤਿਗੁਰੂ ਦੀ ਉਹਨਾਂ ਗੁਰਸਿੱਖਾਂ ਉੱਪਰ ਪ੍ਰਸੰਨਤਾ ਹੋ ਰਹੀ ਹੈ ਜਾਂ ਸਤਿਗੁਰੂ ਵੱਲੋਂ ਉਹਨਾਂ ਨੂੰ ਪਸਾਓ ਕੀ ਦਾਤਾਂ ਪ੍ਰਾਪਤ ਹੋ ਰਹੀਆਂ, ਬਖਸ਼ਾਂ ਹਾਸਲ ਹੋ ਰਹੀਆਂ ਹਨ। ਨਿਤ ਪ੍ਰਤ ਕਰਤ ਕਾਰ ਨਰ ਬ੍ਰਿੰਦ, ਬਹੁਤੇ ਲੋਕ ਇਕੱਠਿਆਂ ਹੋ ਕੇ ਹਮੇਸ਼ਾ ਬਹੁਤੀ ਕਾਰ ਸੇਵਾ ਕਰਦੇ। ਕਾਢਹ ਮਾਟੀ ਖੋਦ ਬਿਲੰਦ, ਕਹੀ ਨਾਲ ਖੋਦ ਖੋਦ ਕੇ ਬੜੀ ਭਾਰੀ ਮਿੱਟੀ ਬਾਹਰ ਕੱਢ ਰਹੇ। ਸੰਗਤ ਕਾਰ ਕਰਤ ਤਹ ਜੇਤੀ, ਸਿੱਖ ਸੰਗਤ ਉੱਥੇ ਕਾਰ ਸੇਵਾ ਕਰ ਰਹੀ ਹੈ। ਅਚਹ ਦੇਗ ਤੇ ਭੋਜਨ ਤੇਤੀ, ਸੰਗਤ ਗੁਰੂ ਕੇ ਲੰਗਰ ਵਿੱਚ ਹੀ ਆ ਕੇ ਭੋਜਨ ਛਕਦੀ ਹੈ। ਲਗਹਿ ਮਿਹਨਤੀ ਗਨ ਜੇ ਆਏ, ਜਿਹੜੇ ਕੋਈ ਬਾਹਰੋਂ ਆ ਕੇ ਮਜ਼ਦੂਰ ਲੋਕ ਦਿਹਾੜੀਦਾਰ ਆ ਕੇ ਲੱਗ ਜਾਂਦੇ ਹਨ। ਸੋ ਦੋ ਟਕੇ ਦਿਹਾੜੀ ਪਾਏ, ਸ਼ਾਮ ਦੇ ਸਮੇਂ ਦੋ ਟਕੇ ਦੋ ਆਨੇ ਦਿਹਾੜੀ ਦੇ ਪਾ ਲੈਂਦੇ ਹਨ। ਲੰਗਰ ਤੇ ਆਹਾਰ ਮਨ ਭਾਵਤ। ਗੁਰੂ ਕੇ ਲੰਗਰ ਦੇ ਵਿੱਚੋਂ ਮਨ ਭਾਉਂਦਾ ਜਿਹੜਾ ਭੋਜਨ ਹੈ, ਲੇ ਕਰ ਸੋ ਭੀਤ ਹੈ ਤੇ ਖਾਵਤ। ਜਿਹੜੇ ਮਜ਼ਦੂਰ ਲੋਕ ਉਹ ਵੀ ਲੰਗਰ ਵਿੱਚੋਂ ਲੈ ਕੇ ਭੋਜਨ ਛਕ ਛਕਾ ਲੈਂਦੇ ਹਾਂ। ਦੇਗ ਵਿਸਾਲ ਹੋਣ ਤਬ ਲਾਗੀ, ਹੋਲੀ ਸਾਹਿਬ ਦੀ ਸੇਵਾ ਸ਼ੁਰੂ ਹੋਣ ਕਰਕੇ ਬੜੀ ਭਾਰੀ ਰਸੋਈ, ਜਾਣੀ ਬਹੁਤਾ ਖੁੱਲਾ ਲੰਗਰ ਤਿਆਰ ਹੋਣ ਲੱਗ ਪਿਆ। ਅੰਨ ਅੰਨ ਸਿੱਖਿਆ ਵੱਡ ਭਾਗੀ, ਜਿਹੜੇ ਵੱਡੇ ਭਾਗਾਂ ਵਾਲੇ ਗੁਰੂ ਕੇ ਸੰਖ ਹੈ ਉਹ ਬੜਾ ਭਾਰੀ ਅੰਨ ਆਦਿਕ ਲੈ ਲਏ ਆਉਂਦੇ ਹਨ। ਕੇਤਕ ਦਾਸ ਦਰਬ ਲੈ ਆਏ, ਜਿਹੜੇ ਸਿੱਖ ਸੇਵਕ ਆਪਣੇ ਕੋਲ ਕੋਈ ਮਾਇਆ ਲੈ ਆਉਂਦੇ ਹਨ। ਬੈਠ ਮਿਹਨਤੀ ਦੇਤ ਲਗਾਏ, ਬਜ਼ੁਰਗ ਹੋਣ ਕਰਕੇ ਬੈਠ ਜਾਂਦੇ ਤੇ ਆਪਣੇ ਵੱਲੋਂ ਮਾਇਆ ਦੇ ਕੇ ਜਿਹੜੇ ਮਿਹਨਤੀ ਲੋਕ ਮਜ਼ਦੂਰ ਲੋਕ ਹੈ ਦਿਹਾੜੀ ਲੋਕ ਹੈ ਉਹਨਾਂ ਨੂੰ ਲਾ ਦਿੰਦੇ। ਰਹਿ ਬਾਵਲੀ ਥਲ ਵੱਡ ਪੀਰ, ਵਾਰੀ ਵਾਰੀ ਥਾਂ ਤੇ ਬੜੀ ਭਾਰੀ ਸਿੱਖ ਸੰਗਤਾਂ ਦੀ ਭੀੜ ਬਣੀ ਰਹਿੰਦੀ ਹੈ। ਕਬ ਕਬ ਸਤਿਗੁਰ ਬੈਠੇ ਤੀਰ, ਕਦੇ ਕਦੇ ਗੁਰੂ ਅਮਰਦਾਸ ਸਾਹਿਬ ਜੀ ਵੀ ਬਿਲਕੁਲ ਨੇੜੇ ਆ ਬੈਠਦੇ ਹਨ। ਤਨ ਤੇ ਸੇਵਹਿ ਗੁਰ ਕੋ, ਗੁਰੂ ਕੇ ਸਿੱਖ ਸੇਵਕ ਹੈ ਤਨ ਕਰਕੇ ਸਰੀਰ ਕਰਕੇ ਸਤਿਗੁਰੂ ਦੀ ਸੇਵਾ ਕਰਦੇ। ਪ੍ਰੇਮ ਕਰਹਿ ਦੀਰਘ ਨਰ ਉਰ ਕੋ, ਪੁਰੇਸ਼ ਆਪਣੇ ਹਿਰਦੇ ਦਾ ਬਹੁਤਾ ਪ੍ਰੇਮ ਪਿਆਰ ਕਰਦੇ। ਘਾਲਹਿ ਘਾਲ ਲੇਤ ਫਲ ਚਾਹ, ਘਾਲਨਾ ਘਾਲਨਾ ਘਾਲਨਾ ਘਾਲਨਾ ਕਰਦੇ, ਮੁਸ਼ਕਤ ਘਾਲਨਾ ਕਰਦੇ ਹਨ ਤੇ ਚੰਗਾ ਹੀ ਫਲ ਲਿਆ ਚਾਹੁੰਦੇ ਹਨ। ਹਲਤ ਪਲਤ ਕੋ ਦੀਰਘ ਲਾਹਾ, ਲੋਕ ਪ੍ਰਲੋਕ ਦੇ ਵਿੱਚ ਬੜਾ ਭਾਰੀ ਵੱਡਾ ਲਾਹਾ ਹੋਵੇ ਜਿਸ ਕਰਕੇ ਘਾਲਨਾ ਘਾਲਦੇ ਹਨ। ਸੁਣ ਸੁਣ ਸੁਧ ਕੋ ਸਿੱਖ ਉਤਲਾਵਤ, ਜਿਵੇਂ ਜਿਵੇਂ ਅੱਗੇ ਤੋਂ ਅੱਗੇ ਪਤਾ ਚੱਲਦਾ ਵੀ ਗੁਰੂ ਅਮਰਦਾਸ ਸਾਹਿਬ ਜੀ ਬੋਲੀ ਤੀਰਥ ਦਾ ਦੇ, ਸੁਣ ਸੁਣ ਕੇ ਕਹਿੰਦੇ ਗੁਰੂ ਕੇ ਸਿੱਖਾਲੇ ਪੈਂਦੇ। ਕਰਤ ਚੌਪ ਚਿਤ ਤਿਸ ਥਲ ਆਵਤ, ਚਿਤ ਉਰਸ਼ਾ ਕਰਕੇ ਉਸ ਥਾਂ ਨੂੰ ਚਲੇ ਆਉਂਦੇ ਹਨ। ਲਵਪੁਰ ਆਦਿ ਨਗਰ ਗਨ ਜੋਈ, ਲਾਹੌਰ ਸ਼ਹਿਰ ਤੋਂ ਆ ਲੈ ਕੇ ਇਰਦ ਗਿਰਦ ਜਿਹੜੇ ਕੋਈ ਨਗਰ ਹਨ ਸਮੂਹ, ਗ੍ਰਾਮ ਬ੍ਰਿੰਦ ਮਹਿ ਇਹ ਸੁਧ ਹੋਈ, ਬਹੁਤੇ ਗ੍ਰਾਮਾਂ ਪਿੰਡਾਂ ਵਿੱਚ ਖਬਰਸਾਰ ਹੋਈ ਤੀਸ ਰਚਿਆ ਜਾ ਰਿਹਾ। ਸਤਿਗੁਰ ਤੀਰਥ ਰਚਹਿ ਸੋ ਬਾਪੀ, ਗੁਰੂ ਅਮਰਦਾਸ ਸਾਹਿਬ ਜੀ ਬੋਲੀ ਨਾਮ ਦਾ ਤੀਰਥ ਇਸ ਵੇਲੇ ਰਚ ਰਹੇ ਬਣਵਾ ਰਹੇ। ਫਲਦਾਇਕ ਜਹ ਉਧਰ ਹੈ ਪਾਪੀ, ਫਲ ਦੇਣ ਵਾਲਾ ਤੀਰਥ ਹੋਵੇਗਾ ਜਿੱਥੋਂ ਵੱਡੇ ਵੱਡੇ ਪਾਪੀ ਵੀ ਉਧਰਨਗੇ ਤਰਨਗੇ। ਗਏ ਭਾਵਨੀ ਕਰ ਹੋਏ ਪੂਰਨ, ਇਸ ਤਰ੍ਹਾਂ ਕਹਿੰਦੇ ਜਿਹੜੇ ਭਾਵਨੀਆਂ ਕਰਕੇ ਗਏ ਉਹਨਾਂ ਦੀਆਂ ਭਾਵਨਾ ਪੂਰੀਆਂ ਹੋ ਰਹੀਆਂ। ਇਮ ਸੁਣ ਨਾਰਗਨ ਪਹੁੰਚੇ ਤੂਰਨ, ਸੁਣ ਸੁਣ ਕੇ ਜਿਹੜੇ ਬੇਅੰਤ ਲੋਕ ਛੇਤੀ ਪਹੁੰਚ ਰਹੇ। ਧਨ ਤੇ ਲਾਏ ਮਿਹਨਤੀ ਦੇਤ, ਮਾਇਆ ਹੋ ਗਈ ਉਹ ਮਾਇਆ ਦੇ ਕੇ ਮਜ਼ਦੂਰਾਂ ਨੂੰ ਲਾ ਦਿੰਦੇ। ਪੁੰਨ ਉੱਠ ਖਨ ਹੈ ਕਹੀ ਕਰ ਲੇਤ, ਜਿਹੜੇ ਕੋਈ ਗੁਰੂ ਕੇ ਸਿੱਖ ਨੌਜਵਾਨ ਤਕੜੇ ਆ ਵੀ ਹੱਥ ਵਿੱਚ ਕਹੀ ਲੈ ਕੇ ਇਸ ਤਰ੍ਹਾਂ ਸੇਵਾ ਵਿੱਚ ਲੱਗ ਜਾਂਦੇ ਹਨ। ਇੱਕ ਜਾਵਹਿ ਇੱਕ ਆਵਹਿ ਪਾਸ, ਇੱਕ ਤਾਂ ਸੇਵਾ ਕਰਕੇ ਜਾ ਰਿਹਾ ਇੱਕ ਸੇਵਾ ਕਰਨ ਲਈ ਪਾਸ ਹਜ਼ੂਰੀ ਵਿੱਚ ਆ ਰਿਹਾ। ਸਿੱਖ ਸੰਗਤ ਮਹਿ ਅਦਕ ਹੁਲਾਸ, ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਵਿੱਚ ਸੇਵਾ ਕਰਨ ਦਾ ਬੜਾ ਭਾਰੀ ਉਰਸ਼ਾ ਹੈ। ਕਾਰ ਬਾਪਿਕਾ ਮਹਿ ਅਨੁਰਾਗੇ, ਸਾਰੇ ਕਹਿੰਦੇ ਬੋਲੀ ਦੀ ਕਾਰ ਸੇਵਾ ਵਿੱਚ ਹੀ ਪ੍ਰੇਮੀ ਪਿਆਰੇ ਹੋਏ। ਸਤਿਗੁਰ ਕੀ ਸੇਵਾ ਮੋਹ ਲਾਗੇ, ਗੁਰੂ ਅਮਰਦਾਸ ਸਾਹਿਬ ਜੀ ਦੀ ਕਹਿੰਦੇ ਸੇਵਾ ਟਹਿਲ ਕਰਨ ਵਿੱਚ ਲੱਗੇ ਹੋਏ। ਲਵਪੁਰ ਤੇ ਮਜ਼ੂਰ ਚੱਲ ਆਏ, ਲਾਹੌਰ ਸ਼ਹਿਰ ਇੱਥੋਂ ਵੀ ਜਿਹੜੇ ਦਿਹਾੜੀ ਦੌਰ ਮਜ਼ਦੂਰ ਚੱਲ ਆਏ। ਕਰਹਿ ਕਾਰ ਚਿਤ ਚੌਪ ਵਡਾਏ, ਚਿਤ ਵਿੱਚ ਕਹਿੰਦੇ ਬੜਾ ਉਰਸ਼ਾ ਕਰਦੇ ਕਾਰ ਸੇਵਾ ਕਰਦੇ। ਦਿਨ ਮਹਿ ਲੰਗਰ ਭੋਜਨ ਖਾਵਤ। ਹਾਂ, ਦਿਨ ਦੇ ਸਮੇਂ ਜਿਹੜਾ ਭੋਜਨ ਆ ਉਹ ਲੰਗਰ ਵਿੱਚੋਂ ਛਕ ਲੈਂਦੇ। ਸਾਂਝ ਦੋ ਆਨ ਦਿਹਾੜੀ ਪਾਵਤ। ਸ਼ਾਮ ਦੇ ਸਮੇਂ ਜਿਹੜੀ ਦਿਹਾੜੀ ਉਹ ਦੋ ਖਾਨੇ ਪਾ ਲੈਂਦੇ ਹਨ। ਇੱਕ ਸਿੱਖ ਪ੍ਰੇਮੀ ਤਹਿ ਚੱਲ ਆਵੇ। ਇੱਕ ਜਿਹੜੇ ਗੁਰੂ ਕੇ ਪ੍ਰੇਮੀ ਸਿੰਘ ਆ ਉਹ ਵੀ ਉੱਥੇ ਚੱਲ ਕੇ ਆਉਂਦੇ ਹਨ। ਇੱਕ ਮਿਹਨਤੀ ਦਿਹਾੜੀ ਪਾਵੇ। ਇੱਕ ਜਿਹੜੇ ਮਿਹਨਤੀ ਲੋਕ ਹੈ ਉਹ ਸ਼ਾਮ ਨੂੰ ਕਹਿੰਦੇ ਦਿਹਾੜੀ ਦੋ ਆਨੇ ਪਾ ਲੈਂਦੇ। ਦਿਨ ਪ੍ਰਤ ਬਾਪੀ ਕਾਰ ਮਹਾਨਾ। ਇਸ ਤਰ੍ਹਾਂ ਕਹਿੰਦੇ ਦਿਨ ਪ੍ਰਤੀ ਕੇ ਹਮੇਸ਼ਾ ਹੈ ਬੋਲੀ ਸਾਹਿਬ ਦੀ ਮਹਾਨ ਕਾਰ ਸੇਵਾ। ਹੋਵਤ ਹੈ ਭੀ ਬਿਦਤ ਜਹਾਨਾ। ਗੋਇੰਦਵਾਲ ਸਾਹਿਬ ਵਿਖੇ ਹੋ ਰਹੀ ਹੈ ਗੱਲ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਈ, ਪ੍ਰਸਿੱਧ ਹੋ ਗਈ ਹੈ। ਸਭ ਮਹਿ ਰਾਮਦਾਸ ਮਿਲ ਕਰਕੇ। ਸਾਰਿਆਂ ਗੁਰਸਿੱਖਾਂ ਮਜ਼ਦੂਰਾਂ ਵਿੱਚ ਮਿਲ ਜੁੜ ਕੇ ਗੁਰੂ ਰਾਮਦਾਸ ਸਾਹਿਬ ਸਤਿਗੁਰ ਚਰਨ ਪ੍ਰੇਮ ਕੋ ਧਾਰ ਕੇ। ਅਰਦਾਸ ਸਾਹਿਬ ਦੇ ਚਰਨਾਂ ਕਮਲਾਂ ਦਾ ਪ੍ਰੇਮ ਹਿਰਦੇ ਵਿੱਚ ਧਾਰ ਕੇ। ਕਰ ਹੈ ਬਾਪਿਕਾ ਸੇਵ ਵਿਸਾਲਾ। ਜਿਹੜੀ ਬੋੜੀ ਸਾਹਿਬ ਦੀ ਸੇਵਾ ਸਾਰਿਆਂ ਨਾਲ ਆਪ ਬਹੁਤ ਹੀ ਜ਼ਿਆਦਾ ਕਰਦੇ ਹੈ। ਸਰਬ ਸਰਬ ਗਰਬ ਤੇ ਹੋਏ ਨਿਰਾਲਾ। ਸਾਰੇ ਹਮੈ ਹੰਕਾਰ ਤੋਂ ਨਿਰਾਲੇ ਹੋ ਕੇ ਵੱਖਰੇ ਹੋ ਕੇ ਰਹਿਤ ਹੋ ਕੇ ਅਤ ਹਿਤ ਕਰਕੇ ਕਾਰ ਕਮਾਵੇ। ਕਹਿੰਦੇ ਪ੍ਰੇਮ ਪਿਆਰ ਕਰਕੇ ਕਾਰ ਸੇਵਾ ਜਿਹੜੀ ਕਮਾਉਂਦੇ ਹੈ ਕਰਦੇ ਹੈ। ਧਰ ਹੈ ਟੋਕਰੀ ਸਿਰ ਨਿਕਸਾਵੇ ਹੈ। ਸੀਸ ਤੇ ਕਹਿੰਦੇ ਟੋਕਰੀ ਰੱਖ ਲੈਂਦੇ ਹੈ ਤੇ ਭਰ ਕੇ ਬਾਹਰ ਕੱਢਦੇ ਹਨ। ਨਿਜ ਕੁਲ ਕੀ ਲੱਜਾ ਕੋ ਪਰ ਹਰ। ਆਪਣੇ ਕੁਲ ਦੀ ਜਿਹੜੀ ਕੋਈ ਸ਼ਰਮ ਸ਼ੁਰਮ ਜੀ ਉਹਨੂੰ ਛੱਡ ਕੇ ਵੀ ਅਸੀਂ ਸੋਢੀਆਂ ਦੀ ਕੁਲ ਦੇ ਵਿੱਚੋਂ ਆਏ ਛੱਡ ਕੇ। ਸਨ ਬੰਧਨ ਕੀ ਆਨ ਨਹੀਂ ਧਰ। ਹੋਰ ਬਈ ਜਿਹੜੇ ਸਾਖ ਸੰਬੰਧੀ ਉਹ ਕੀ ਕਹਿਣਗੇ, ਉਹਨਾਂ ਦੀ ਵੀ ਕੀਨ ਕਨੌੜ ਨਹੀਂ ਰੱਖਦੇ ਹਨ। ਸਭ ਜਗ ਕੀ ਰਾਖੀ ਨਹਿ ਕਾਨ। ਸਾਰੇ ਸੰਸਾਰ ਦੇ ਲੋਕਾਂ ਦੀ ਆਪ ਜੀ ਨੇ ਕੋਈ ਈਨ ਕਨੌੜ ਨਹੀਂ ਰੱਖੀ ਹੈ। ਸੇਵਾ ਕੇ ਤਤਪਰ ਸਵਧਾਨ। ਬੋਲੀ ਸਾਹਿਬ ਦੀ ਜਿਹੜੀ ਮਹਾਨ ਸੇਵਾ ਉਹਦੇ ਉੱਪਰ ਕਹਿੰਦੇ ਹਮੇਸ਼ਾ ਸਾਵਧਾਨ ਸਤਰਕ ਹੈ। ਖੇਦ ਸਰੀਰ ਸੋ ਨਹੀਂ ਵਿਚਾਰਤ। ਵੀ ਇਸ ਤਰ੍ਹਾਂ ਕਾਰ ਸੇਵਾ ਕਰਦੇ ਹਾਂ ਸਰੀਰ ਨੂੰ ਵੀ ਖੇਚੜ ਹੋ ਰਹੀ ਹੈ, ਥਕਾਵਟ ਹੋ ਰਹੀ, ਇਹ ਨੀ ਵੀ ਕੋਈ ਸੋਚਦੇ ਵਿਚਾਰਦੇ। ਪ੍ਰੇਮਾ ਭਗਤ ਰਾਤ ਦਿਨ ਧਾਰਤ। ਦਿਨ ਕਹਿੰਦੇ ਜਿਹੜੀ ਪ੍ਰੇਮਾ ਭਗਤੀ ਉਹ ਵੀ ਧਾਰ ਰਹੇ ਆ, ਪ੍ਰੇਮ ਨਾਲ ਭਗਤੀ ਵੀ ਕਰ ਰਹੇ ਆ ਤੇ ਸੇਵਾ ਵੀ ਕਰ ਰਹੇ। ਅਪਰ ਸੰਗ ਨਹਿ ਈਰਖਾ ਠਾਨ ਹੈ। ਹੋਰ ਨਾਲ ਦੇ ਕੋਈ ਸੰਗੀ ਸਾਥੀ ਹੁੰਦੇ ਉਹਨਾਂ ਨਾਲ ਕੋਈ ਈਰਖਾ ਵਗੈਰਾ ਨੀ ਆਪ ਕਰਦੇ। ਕਰ ਹੈ ਟਹਿਲ ਸੁਖ ਮਹਿਲ ਪਰਮਾਨ ਹੈ। ਕਹਿੰਦੇ ਇਸ ਤਰ੍ਹਾਂ ਟਹਿਲ ਕਰੀ ਜਾਂਦੇ ਵੀ ਜਿਹੜਾ ਸੁਖ ਦਾ ਮਹਿਲ ਹੈ ਉਹ ਸਾਨੂੰ ਪ੍ਰਾਪਤ ਹੋਵੇਗਾ ਉਹ ਮੰਨਦੇ ਹਨ। ਕਿਨ ਹੈ ਮਿੱਤਰ ਕਾ ਸੀਸ ਉਠਾਵੇ। ਕਹੀ ਦੇ ਨਾਲ ਮਿੱਟੀ ਪੁੱਟ ਲੈਂਦੇ ਹੈ ਫਿਰ ਆਪਣੇ ਸੀਸ ਤੇ ਚੁੱਕ ਲੈਂਦੇ ਹੈ। ਨਿਕਸ ਵਹਿਰ ਕੋ ਦੂਰ ਗਿਰਾਵੇ। ਫਿਰ ਬੋਲੀ ਸਾਹਿਬ ਤੋਂ ਬਾਹਰ ਨਿਕਲ ਆਉਂਦੇ ਹੈ, ਦੂਰ ਜਾ ਕੇ ਉਹ ਟੋਕਰੇ ਮਿੱਟੀ ਸੁੱਟ ਦਿੰਦੇ ਹਨ। ਧੂਲ ਸਰੀਰ ਬਸਤਰ ਕੋ ਲਾਗ ਹੈ। ਜਿਹੜੀ ਧੂਲ ਧਾੜ ਜੀ ਹੈ ਉਹ ਸਰੀਰ ਨੂੰ ਵੀ ਤੇ ਬਸਤਰਾਂ ਨੂੰ ਪੈਣ ਵਾਲਿਆਂ ਨੂੰ ਲੱਗ ਜਾਂਦੀ ਹੈ। ਹੋਇਆ ਮਨ ਭੰਗ ਨਾ ਪ੍ਰੇਮ ਸੋ ਜਾਗੇ ਹੈ। ਕੱਪੜੇ ਸਰੀਰ ਸਾਡਾ ਵੀ ਮਲੀਨ ਹੋ ਗਿਆ, ਮਨ ਨੀ ਕਹਿੰਦੇ ਕੋਈ ਉਦਾਸ ਹੁੰਦਾ, ਪ੍ਰੇਮ ਜਾਗਦਾ ਸਗੋਂ। ਮਨ ਬਚ ਕ੍ਰਮ ਸੇਵਾ ਕੇ ਤਤਪਰ। ਮਨ ਕਰਕੇ ਬਾਣੀ ਕਰਕੇ ਕ੍ਰਮਸ਼ੀਲ ਕਰਕੇ ਸੇਵਾ ਦੇ ਉੱਪਰ ਹੀ ਸਾਵਧਾਨ ਹਨ। ਅਪਰ ਮਨੋਰਥ ਕੋ ਨਹਿ ਔਰ ਧਰ। ਹੋਰ ਆਪਣੇ ਵਰਨਾ ਆਪਣੇ ਮਨ ਵਿੱਚ ਕੋਈ ਹਿਰਦੇ ਵਿੱਚ ਰੱਖਦੇ ਹੀ ਨਹੀਂ ਹਨ। ਸ੍ਰੀ ਗੁਰਪੂਰਨ ਅੰਤਰ ਜਾਮੇ। ਹਾਂ ਬਈ, ਸਵਾਏ ਮਾਨ ਗੁਰੂ ਅਮਰਦਾਸ ਸਾਹਿਬ ਜੀ ਪੂਰੇ ਅੰਤਰ ਜਾਮੀ ਹਨ। ਜਿਸ ਕੀ ਲਖ ਹੈ ਸੇਵ ਸਭ ਸਵਾਮੀ। ਜਿਨ੍ਹਾਂ ਦੀ ਭਾਵ ਗੁਰੂ ਰਾਮਦਾਸ ਸਾਹਿਬ ਜੀ ਜਿਹੜੀ ਸਾਰੀ ਸੇਵਾ ਨੂੰ ਚੰਗੀ ਤਰ੍ਹਾਂ ਜਾਣ ਰਹੇ ਹੈ, ਵੀ ਮਹਾਨ ਸੇਵਾ ਕਰ ਰਹੇ। ਉਰ ਪਰ ਪੱਕਿਆ ਪ੍ਰੇਮ ਕਰ ਰੂਰਾ। ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰੇਮ ਹੈ ਪਰ ਵਿਸ਼ੇਸ਼ ਕਰਕੇ ਪੱਕਾ ਹੈ ਤੇ ਸੋਹਣਾ ਹੈ ਪ੍ਰੇਮ। ਸਰਦ ਸ਼ਰਧਾ ਸਮਤ ਸੰਗ ਪਰ ਪੂਰਾ ਸ਼ਰਧਾ ਤੇ ਸੇਠ ਮਦੇ ਨਾਲ ਪਰ ਵਿਸ਼ੇਸ਼ ਕਰਕੇ ਇਹਨਾਂ ਦਾ ਹਿਰਦਾ ਪੂਰਾ ਭਰਿਆ ਹੋਇਆ। ਪਰਮ ਲਾਭ ਸੇਵਾ ਕਹ ਜਨ ਹੈ ਰਾਮਦਾਸ ਸਾਹਿਬ ਜੀ, ਜਿਹੜੀ ਗੁਰੂ ਘਰ ਦੀ ਕਾਲ ਸੇਵਾ ਇਹਨੂੰ ਮਹਾਨ ਵੱਡਾ ਲਾਭ ਦੇਣ ਵਾਲੀ ਜਾਣਦੇ। ਸ੍ਰੀ ਸਤਿਗੁਰ ਸਭ ਭੇਦ ਭੇਵ ਪਛਾਣ। ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਦਾ ਸਾਰਾ ਭੇਦ ਪਛਾਣ ਰਹੇ। ਕਿਤਕ ਕਾਲ ਬੀਤਾ ਲਗ ਸੇਵਾ। ਗੁਰੂ ਰਾਮਦਾਸ ਸਾਹਿਬ ਨੂੰ ਜਦੋਂ ਸੇਵਾ ਵਿੱਚ ਲੰਘਿਆ ਕੁਝ ਸਮਾਂ ਬੀਤਿਆ ਲੰਘਿਆ ਹੈ। ਲੇਸ਼ ਮਾਤਰ ਜਿਸ ਨਹਿ ਅਹਮੇਵਾ। ਇਹਨਾਂ ਦੇ ਹਿਰਦੇ ਅਮਰਜਿੰਦਰ ਥੋੜੇ ਮਾਤਰ ਵੀ ਕੋਈ ਹੰਕਾਰ ਨਹੀਂ ਹੈ। ਲਵਪੁਰ ਸੰਗ ਜਾਤ ਗਨ ਗੰਗਾ। ਇੱਧਰ ਲਾਹੌਰ ਦੇ ਲਾਹੌਰ ਤੋਂ ਕਹਿੰਦੇ ਬਹੁਤ ਹੀ ਕਹਿੰਦੇ ਸੰਕੀ ਜੱਥਾ ਗੰਗਾ ਦਾ ਵੱਲ ਨੂੰ ਜਾ ਰਿਹਾ ਸੀ। ਆਏ ਕੀਓ ਡੇਰਾ ਥਲ ਚੰਗਾ। ਉਹ ਜਿਹੜੇ ਗੰਗਾ ਨੂੰ ਹਰਿਦੁਆਰ ਨੂੰ ਜਾਣ ਵਾਲੇ ਸੀ ਨਾ ਲਾਹੌਰੀ, ਉਹਨਾਂ ਨੇ ਕਹਿੰਦੇ ਆ ਕੇ ਇੱਥੇ ਡੇਰਾ ਕੀਤਾ ਤੰਬੂ ਲਾਏ ਚੰਗਾ ਥਾਂ ਵੇ। ਬਹੁ ਸਨ ਬੰਦੀ ਹੋਇ ਤਿੰਨ ਮਾਹੇ। ਉਹ ਲਾਹੌਰੀਆਂ ਦੇ ਵਿੱਚੋਂ ਕਹਿੰਦੇ ਮਹਾਰਾਜ ਦੇ ਰਾਮਦਾਸ ਸਾਹਿਬ ਜੀ ਦੇ ਸੰਬੰਧੀ ਵੀ ਹੈ ਸਨ। ਰਾਮਦਾਸ ਕੇ ਮੇਲੀ ਆਹੇ। ਰਾਮਦਾਸ ਦੇ ਮੇਲੀ ਮਿਲਾਪੀ ਸਨ। ਕੋ ਗਿਆਤੀ ਭਰਾਤਾ ਹੈ ਕੋਈ। ਗੁਰੂ ਰਾਮਦਾਸ ਸਾਹਿਬ ਜੀ ਦਾ ਗਿਆਤੀ ਗੋਤਰੀ ਸੀ, ਕੋਈ ਭਰਾ ਹੈ ਸੀ। ਸੋਡ ਬੰਸ ਕੇ ਨਰ ਬਰ ਸੇਈ। ਜਿਹੜੀ ਸੋਡੀਆਂ ਦੀ ਬੰਸ ਹੈ ਉਹਨਾਂ ਦੇ ਵਿੱਚੋਂ ਸ੍ਰੇਸ਼ਟ ਪੁਰਸ਼ ਵੀ ਕੁਝ ਐਸੇ ਸਨ। ਕੇਤਕ ਤਿੰਨ ਮਹਿ ਸਖਾ ਸੁਬੈਸ। ਉਹਨਾਂ ਵਿੱਚੋਂ ਕਹਿੰਦੇ ਇੱਕੋ ਉਮਰ ਦੇ ਹੋਣ ਕਰਕੇ ਵੀ ਇਸ ਤਰ੍ਹਾਂ ਸਖਾ ਸਨ, ਦੋਸਤ ਮਿੱਤਰ ਸਨ। ਕਿਤਕ ਪ੍ਰਥਮ ਪਰੋਸੀ ਹੈ ਸ। ਪਹਿਲਾਂ ਤੋਂ ਕਹਿੰਦੇ ਕੋਲ ਰਹਿਣ ਵਾਲੇ ਗੁਆਂਢੀ ਸਨ। ਕੇਤਕ ਬ੍ਰਿਧ ਅਹ ਹਿਤਕਾਰੀ। ਕਈ ਬਜ਼ੁਰਗ ਵੀ ਹਨ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਬੜਾ ਪ੍ਰੇਮ ਪਿਆਰ ਰੱਖਣ ਵਾਲੇ ਹਨ। ਪਿਖਨ ਮਾਤਰ ਕੀ ਕਿਤਕ ਚਿਨਾਰੀ। ਕਈਆਂ ਦੀ ਐਵੇਂ ਦੇਖਣ ਮਾਤਰ ਹੀ ਵਿਛਾਣ ਜਾਣ ਪਛਾਣ ਸੀ ਵੀ ਚਲੋ ਇਹ ਵੀ ਲਾਹੌਰ ਵਿੱਚ ਰਹਿੰਦੇ ਅਸੀਂ ਵੀ ਹੈਗੇ ਹਾਂ। ਤਾਊ ਚਚੇ ਕਿਤਕ ਕੁੱਲ ਮਹਿਕੇ। ਕਹਿੰਦੇ ਕੋਈ ਸੋਈ ਸੋਢ ਕੁੱਲ ਦੇ ਤਾਏ ਵੀ ਹਨ, ਕੋਈ ਚਾਚੇ ਵੀ ਆ ਉਹਨਾਂ ਵਿੱਚ। ਸਭ ਮਿਲਵੇ ਹਿਤ ਆਏ ਸੋ ਚਹਿਕੇ। ਗੁਰੂ ਰਾਮਦਾਸ ਸਾਹਿਬ ਨੂੰ ਇੱਥੇ ਮਿਲਾਂਗੇ ਉਹ ਚਾਹ ਕਰਕੇ ਚੱਲ ਕੇ ਆਏ ਇੱਥੇ। ਤਿਜ ਕੇਤਕ ਪ੍ਰੋਹਤ ਤੇ ਆਦ। ਬ੍ਰਾਹਮਣ ਵੀ ਵਿੱਚ ਜਿਹੜੇ ਸੋਢ ਕੁਲ ਦੇ ਪ੍ਰੋਹਤ ਆਪਣੇ ਆਪ ਨੂੰ ਸਮਝ ਕੇ ਹੋਈ ਆਏ। ਛਤਰੀ ਕਿਤਕ ਪਿਖਨ ਅਹਿਲਾਦ। ਉਹਨਾਂ ਦੇ ਵਿੱਚੋਂ ਛਤਰੀਆਂ ਵਿੱਚੋਂ ਹਨ, ਵੇਖਣ ਦਾ ਸਭ ਨੂੰ ਖੁਸ਼ੀ ਹੈ ਵੀ ਦੇਖਾਂਗੇ ਗੁਰੂ ਰਾਮਦਾਸ ਸਾਹਿਬ ਜੀ ਇੱਥੇ ਕਰ ਰਹੇ। ਵੈਸ ਸੂਦਰ ਜੇ ਨਿਕਟ ਬਸੰਤੇ। ਜਿਹੜੇ ਵੈਸਤਾਂ ਵਿੱਚੋਂ ਹਨ, ਸੂਦਰਾਂ ਵਿੱਚੋਂ ਹਨ, ਜਿਹੜੇ ਕੋਈ ਨੇੜੇ ਵਸਦੇ ਸਨ। ਜਿਨ ਸੋ ਬੋਲਤ ਬਸ ਬਰਤੰਤੇ। ਜਿਨ੍ਹਾਂ ਨਾਲ ਲਾਹੌਰ ਵਿੱਚ ਰਹਿੰਦੇ ਆਪ ਜੀ ਕਹਿੰਦੇ ਬੋਲਦੇ ਸਨ, ਇਸ ਤਰ੍ਹਾਂ ਵਸਦੇ ਹੋਏ ਵਰਤਦੇ ਸਨ, ਲੈਣ ਦੇਣ ਕਰਦੇ ਸਨ। ਕਰਤ ਪਰਸ ਪਰ ਮਿਲ ਕੇ ਬ੍ਰਿੰਦ। ਆਪੋ ਵਿੱਚ ਹੀ ਮਿਲ ਜੁਲ ਕੇ ਇੱਕ ਦੂਸਰੇ ਨੂੰ ਕਹਿੰਦੇ ਸਨ। ਇਹਾਂ ਬਸ ਹੈ ਹਰ ਦਾਸ ਸੁਨੰਦ। ਚੂਨਾ ਮੱਡੀ ਵੀ ਜਿਹੜੇ ਹਰਦਾਸ ਜੀ ਸਨ ਉਹਨਾਂ ਦੇ ਪੁੱਤਰ ਰਾਮਦਾਸ ਸਾਹਿਬ ਜੀ ਇੱਥੇ ਰਹਿ ਰਹੇ। ਸ੍ਰੀ ਗੁਰ ਅਮਰ ਲੀਨ ਗੁਰ ਆਈ। ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਗੁਰੂ ਅਮਰਦਾਸ ਸਾਹਿਬ ਨੇ ਗੁਰਿਆਈ ਗੱਦੀ ਲਈ ਹੋਈ। ਨਗਰੀ ਗੋਇੰਦਵਾਲ ਵਸਾਈ। ਅੰਗਦ ਸਾਹਿਬ ਦੀ ਆਗਿਆ ਨਾਲ ਹੀ ਗੋਇੰਦਵਾਲ ਨਗਰੀ ਨੂੰ ਉਹਨਾਂ ਨੇ ਵਸਾਇਆ। ਗੁਰ ਕੇ ਹੋਇ ਅਲੰਬ ਸੁਖ ਲਹਿਓ। ਇਸ ਤਰ੍ਹਾਂ ਵੀ ਜੋ ਰਾਮਦਾਸ ਸਾਹਿਬ ਜੀ ਹਨ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਆਸਰੇ ਹੋ ਕੇ ਸੁਖ ਲਿਆ ਹੈ। ਘਰ ਸਸੁਰਾਰ ਆਨ ਸੋ ਰਹਿਓ। ਗੁਰੂ ਰਾਮਦਾਸ ਸਾਹਿਬ ਜੀ ਦਾ ਸਹੁਰਾ ਘਰ ਵੀ ਇਹੀ ਇੱਥੇ ਆ ਕੇ ਉਹ ਰਹਿ ਰਹੇ ਹਨ। ਵੱਡੋ ਭਰਾਤ ਇਨਕੋ ਸੰਹਾਰੀ। ਹਾਂ ਕਹਿੰਦੇ ਇਸ ਤਰ੍ਹਾਂ ਵੱਡਾ ਜਿਹੜਾ ਭਰਾ ਇਹਨਾਂ ਦਾ ਸੰਹਾਰੀ ਜੀ ਤਾਏ ਚਾਚੇ ਦਾ ਹੀ ਪੁੱਤਰ ਹੈ ਸੀ, ਉਂਜ ਕੋਈ ਇਹਨਾਂ ਦਾ ਭਰਾ ਹੈ ਨਹੀਂ ਸੀ। ਪਿਤ ਸਥਾਨ ਲਵਪੁਰੀ ਮਝਾਰੀ, ਇਹਦੇ ਪਿਤਾ ਦੇ ਸਥਾਨ ਵਿੱਚ ਲਾਹੌਰ ਵਿੱਚ ਰਹਿ ਰਿਹਾ ਸੰਹਾਰੀ, ਆਪਣੇ ਸਗਰੇ ਸਦਨ ਸੰਭਾਰੇ, ਜਿੰਨੇ ਆਪਣੇ ਘਰ ਹੈ ਉਹਨੇ ਚੰਗੀ ਤਰ੍ਹਾਂ ਸੰਭਾਲੇ ਹੋਏ ਸੰਹਾਰੀ ਜੀ ਨੇ। ਰਹਿਓ ਸੋ ਦ੍ਰਿੜ ਗਿਆਤੀਨ ਮਝਾਰੇ, ਆਪਣੇ ਜਿਹੜੇ ਕੋਈ ਗੋਤਰੀ ਹੈ ਉਹਨਾਂ ਦੇ ਵਿੱਚ ਪੱਕੇ ਤੌਰ ਤੇ ਉਹ ਰਹਿ ਰਿਹਾ ਹੈ ਲਾਹੌਰ ਵਿੱਚ। ਆਨ ਬਸਿਓ ਇਹ ਤਾਜਪੁਰ ਭਲੋ, ਇਹ ਵੀ ਜਿਹੜਾ ਲਾਹੌਰ ਸ਼ਹਿਰ ਬੜਾ ਚੰਗਾ, ਉਹਨੂੰ ਛੱਡ ਕੇ ਇੱਥੇ ਗੋਇੰਦਵਾਲ ਵਿੱਚ ਆ ਬਸੇ। ਦੇਖਹ ਕਹਾਂ ਹਾਲ ਅਬ ਚਲੋ, ਆਪਾਂ ਵੀ ਹੁਣ ਚੱਲੀਏ ਗੁਰੂ ਰਾਮਦਾਸ ਸਾਹਿਬ ਜੀ ਦਾ ਹਾਲ ਚਾਲ ਦੇਖੀਏ। ਵਾਦ ਕੇ ਘਾਟ ਸਮ੍ਰਿਧੀ ਤਹਿਤੇ, ਹਾਂ ਜਿਹੜੇ ਸੰਹਾਰੀ ਜੀ ਹਨ ਉਹਨਾਂ ਨਾਲੋਂ ਇਹ ਕਹਿੰਦੇ ਸਮੱਗਰੀ ਵਿੱਚ ਵੱਧ ਹਨ ਜਾਂ ਘੱਟ ਹਨ। ਕਿਸ ਬਿਦ ਪਾਇਓ ਆਏ ਇਤ ਰਹਿਤੇ, ਇੱਥੇ ਆ ਕੇ ਰਹਿੰਦਿਆਂ ਹੋਇਆਂ ਕਿਸ ਤਰ੍ਹਾਂ ਦਾ ਹੋ ਗਿਆ ਸਮੱਗਰੀ ਕਰਕੇ ਮਹਾਨ ਹੈ ਕਿ ਇਹਨਾਂ ਕੋਲ ਕੁਝ ਨਹੀਂ ਹੈ। ਕਿਰਤ ਕੌਣ ਸੀ ਕਰਤ ਬਸੰਤਾ, ਇਸ ਤਰ੍ਹਾਂ ਕਿਹੜੀ ਇਹ ਕਿਰਤ ਕਰਕੇ ਆਪਣਾ ਇੱਥਾ ਵਾਸਾ ਕਰ ਰਹੇ ਬਸ ਰਹੇ, ਜਿਸ ਤੇ ਗ੍ਰਸਥ ਕਾਰ ਨਿਭਹੰਤਾ, ਕਰਕੇ ਰਾਮਦਾਸ ਸਾਹਿਬ ਜੀ ਗ੍ਰਸਥੀਆਂ ਦਾ ਜਿਹੜਾ ਕੋਈ ਕੰਮ ਕਾਰ ਉਹਨੂੰ ਨਿਵਾਰੇ ਪੂਰਾ ਕਰ ਰਹੇ, ਜਾਂ ਗ੍ਰਸਥ ਦੇ ਜਿਹੜੇ ਕੋਈ ਕੰਮ ਧੰਦੇ ਉਹਨਾਂ ਨੂੰ ਪੂਰੇ ਕਰ ਲਏ। ਇਤਿਹਾਦਿਕ ਕਹੇ ਆਪਸ ਮਹੀਆ, ਕਹਿੰਦੇ ਸੋਢੀਆਂ ਦੇ ਵਿੱਚੋਂ ਆਪੋ ਵਿੱਚ ਹੀ ਕੋਈ ਕਹਿ ਸੁਣ ਰਹੇ ਵੀ ਦੇਖਾਂਗੇ। ਸਨੈ ਸਨੈ ਆਵਤ ਭੇ ਤਹੀਆ, ਲਾਹੌਰ ਤੋਂ ਚਲਦੇ ਚਲਦੇ ਹੌਲੀ ਹੌਲੀ ਇੱਥੇ ਆ ਗਏ ਗੋਇੰਦਵਾਲ। ਜਹਾਂ ਕਾਰ ਬਾਪੀ ਸੋ ਕਮਾਵੇ ਹੈ, ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਬੋਲੀ ਸਾਹਿਬ ਦੀ ਕਾਲ ਸੇਵਾ ਕੁਮਾਰੇ ਕਰ ਰਹੇ ਸਨ। ਧਰੇ ਟੋਕਰੀ ਸਿਰ ਪਰ ਆਵੇ ਹੈ, ਦੇਖ ਰਿਹਾ ਵੀ ਗੁਰੂ ਰਾਮਦਾਸ ਸਾਹਿਬ ਜੀ ਟੋਕਰੀ ਸੀਸ ਤੇ ਰੱਖੀ ਹੋਈ ਹੈ ਤੇ ਚਲੇ ਆ ਰਹੇ ਹੈ। ਸਭਨ ਬਿਲੋਕਿਓ ਸਨਮੁਖ ਆਵਤ, ਜਿਹੜੇ ਲਾਹੌਰ ਗਏ ਸੁੱਡ ਗਏ ਉਹਨਾਂ ਨੇ ਵੇਖ ਲਿਆ ਵੀ ਸਾਹਮਣੇ ਆ ਰਹੇ ਉਹ ਰਾਮਦਾਸ। ਸਿਰ ਤੇ ਮਿੱਤਰ ਕਾ ਤਹਾਂ ਗਿਰਾਵਤ, ਕੀ ਵੇਖ ਰਿਹਾ ਸਿਰ ਤੋਂ ਜਿਹੜੀ ਮਿੱਟੀ ਹੈ ਕਹਿੰਦੇ ਗਿਰ ਰਹੀ ਇਹ ਠੰਡ ਡਿੱਗ ਰਹੀ ਹੈ। ਇੱਕ ਸਭ ਕੋ ਸਨਮੁਖ ਹੋਇਆ ਕਰਕੇ, ਇੱਧਰ ਲਾਹੌਰ ਵਾਸੀਆਂ ਨੂੰ ਸੋਢੀਆਂ ਨੂੰ ਆਇਆਂ ਵੇਖ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰਿਆਂ ਦੇ ਸਾਹਮਣੇ ਹੋ ਕੇ ਰਾਮ ਰਾਮ ਤਿੰਨ ਸਾਥ ਉਚਾਰ ਕੇ, ਜਿਵੇਂ ਉਸ ਸਮੇਂ ਦਾ ਬੋਲਾ ਅੱਜ ਕੱਲ ਸਤਿ ਸ੍ਰੀ ਅਕਾਲ ਜਾਂ ਫਤਿਹ ਬੁਲਾਉਣੇ, ਉਸ ਸਮੇਂ ਰਾਮ ਰਾਮ ਕਹਿੰਦੇ ਸਾਰਿਆਂ ਦੇ ਸਾਥ ਕਹੀ। ਪੈਰੀ ਪਵਣਾ ਕਹਿ ਕਹਿ ਸੰਗ, ਮਹਾਰਾਜ ਦੇ ਵੀ ਚਰਨੀ ਪੈਨੇ ਆ, ਸਤਿਗੁਰੂ ਦੇ ਚਰਨੀ ਪੈਨੇ ਆ, ਕਹਿ ਕਹਿ ਕੇ ਨਾਲ ਸਾਰਿਆਂ ਦੇ। ਗਹੇ ਟੋਕਰੀ ਖੋਰਨ ਸੰਗ, ਖਰੋ ਨਿਸੰਗ, ਹੱਥ ਵੀ ਟੋਕਰੀ ਫੜੀ ਹੋਈ ਹੈ ਤੇ ਨਿਸੰਗ ਹੋ ਕੇ ਸੰਗ ਤੋਂ ਬਿਨਾਂ ਖੜੋਤੇ ਉਹਨਾਂ ਦੇ ਕੋਲ। ਹੁਤੇ ਸੋ ਬ੍ਰਿਧ ਬਿਲੋਕ ਰਿਸਾਨੇ, ਆ ਜਿਹੜੇ ਉਹਨਾਂ ਵਿੱਚੋਂ ਬੁੱਢੇ ਠੇਰੇ ਜੀ ਸੀ ਉਹ ਗੁਰੂ ਰਾਮਦਾਸ ਨੂੰ ਹੱਥ ਵਿੱਚ ਕੋਕਰੀ ਫੜਿਆ ਦੇ ਕੇ ਕੱਪੜੇ ਵਸਤਰ ਜੇ ਮਿੱਟੀ ਨਾਲ ਭਰੇ ਹੋਏ ਦੇ ਕੇ ਗੁੱਸੇ ਹੋ ਗਏ ਨੇ। ਕੇਤਕ ਦੇਖ ਦਸ਼ਾ ਮੁਸਕਾਨੇ, ਇਹੋ ਜਿਹੀ ਹਾਲਤ ਦੇਖ ਕੇ ਲਿਬੜਿਆ ਤਿਬਿਆ ਵਾਲੀਓ ਗੁੱਸੇ ਹੱਸੇ ਵੀ ਹੈ। ਧੂਲ ਸੰਗ ਛਾਦਤ ਸਰਬੰਗਾ, ਇਹਨਾਂ ਦਾ ਤਾਂ ਵੀ ਮਿੱਟੀ ਘੱਟੇ ਨਾਲ ਸਾਰਾ ਸਰੀਰ ਢਕਿਆ ਪਿਆ ਹੈ। ਬਸਤਰ ਮਲੀਨ ਕੁਟੰਗ ਕੁਰੰਗਾ, ਵੀ ਮੈੜੇ ਆ ਹੋਰੀ ਤਰ੍ਹਾਂ ਦੇ ਹੋਰੀ ਰੰਗ ਦੇ ਹੋਏ ਪਏ। ਕਹਿਓ ਸਭਨ ਕੁੱਲ ਲੱਜਿਆ ਖੋਈ, ਉਗੜਿਆ ਠੇਰਿਆ ਨੇ ਕਿਹਾ ਤੂੰ ਤਾਂ ਆ ਕੇ ਸਾਡੇ ਸੋਹੜ ਕੁੱਲ ਦੀ ਸ਼ਰਮੀ ਗੁਆ ਲੱਜਿਆ ਗੁਆਤੀ ਹੈ। ਘਰ ਸਸੁਰਾਰ ਮਿੱਤਰ ਕਾ ਢੋਈ, ਸਹੁਰੇ ਘਰ ਆ ਕੇ ਤੂੰ ਜਵਾਈ ਬਣ ਕੇ ਰਹਿਣਾ ਸੀ, ਤੂੰ ਤਾਂ ਮਿੱਟੀ ਢੋਣਾ ਹੈ ਇੱਥੇ। ਜਨਮਿਓ ਭਲੋ ਸੋਡੀਅਨ ਬੰਸ, ਚੰਗਾ ਵੀ ਸਾਡੀ ਕੋਲ ਦੇ ਵਿੱਚ ਤੂੰ ਰਾਮਦਾਸ ਜੰਗਿਆ ਹੋ ਜਾ। ਰਾਖੀ ਨਹੀਂ ਲਾਜ ਕੀ ਅੰਸ਼, ਆਪਣੇ ਕਹਿੰਦੇ ਆ ਸੋਡ ਵੰਸ਼ ਦੀ ਮਾੜੀ ਮੋਟੀ ਵੀ ਤੂੰ ਥੋੜੇ ਮਾਤਰ ਅਲਜਿਆ ਨਹੀਂ ਰੱਖੀ, ਸ਼ਰਮ ਨਹੀਂ ਰੱਖੀ। ਇਸ ਤੇ ਪਰ ਕਰੈ ਕਿਆ ਹੀਨੀ, ਇਸ ਤਰ੍ਹਾਂ ਵੀ ਹੋਰ ਮਾੜੀ ਕਾਰ ਕਿਹੜੀ ਹੁੰਦੀ ਏ। ਛੱਤ ਟੁੱਕ ਟੋਕਰੇ ਢੋਲਿਆ ਛਤਰੀ ਬਣ ਕੇ ਕੌਣ ਇਹ ਨੀਵੀਂ ਜੀ ਕਰ, ਕੌਣ ਮਿੱਟੀ ਢੋਲਦਾ ਟੋਕਰੀ ਨਾ। ਹੇਤ ਜੀਵ ਕਾਨਿਕ ਉਪਾਏ, ਦੇਖੋ ਆਪਣਾ ਗੁਜ਼ਾਰਾ ਚਲਾਉਣ ਵਾਸਤੇ ਹੋਰ ਬਥੇਰੇ ਉਪਰਾਲੇ ਹੀਲੇ ਹੈਗੇ ਹੈ। ਸੁਭ ਮਤ ਵੰਤ ਕਰਤ ਸਮੁਦਾਏ, ਚੰਗੀ ਅਕਲ ਵਾਲਾ ਹੁੰਦਾ ਉਹ ਕਹਿੰਦੇ ਕਰਕੇ ਧਨ ਪੈਦਾ ਕਰ ਲੈਂਦਾ ਹੈ। ਕਰਤ ਜਾਏ ਹੀ ਸਮਾਨ ਹਮਾਰੀ, ਕਰਤ ਜੇ ਇਹੀ ਸਮਾਨ ਹਮਾਰੀ, ਕਹਿੰਦੇ ਸਾਡੇ ਵਾਂਗੂ ਜੇ ਇਹ ਵੀ ਇਸ ਤਰ੍ਹਾਂ ਹੀ ਕਰਦਾ ਜਿਵੇਂ ਅਸੀਂ ਕੋਈ ਕਰ ਰਹੇ ਹਾਂ। ਚਲਤ ਜੀਵ ਕਾ ਅਨੇਕ ਪ੍ਰਕਾਰੀ, ਅਨੇਕਾਂ ਤਰ੍ਹਾਂ ਨਾਲ ਕਹਿੰਦੇ ਉਹ ਜੀਵ ਕਾ ਗੁਜ਼ਾਰਾ ਚੱਲ ਪੈਣਾ ਸੀ। ਮ੍ਰਿਤਕਾ ਖਾਨਨ ਸੀਸ ਪਰ ਧਰਨ, ਪਹਿਲਾਂ ਕਹੀ ਲੈ ਕੇ ਮਿੱਟੀ ਪਟਣੀ, ਫਿਰ ਟੋਕਰੇ ਵਿੱਚ ਭਰ ਕੇ ਸੀਸ ਦੇ ਉੱਪਰ ਰੱਖ ਲੈਣੇ। ਉਹ ਬਾਹਜ ਅਸ ਕਰ ਹੈ ਕਰਨ, ਜਿਹੜਾ ਖੱਤਰੀ ਜਿਮੀਦਾਰ ਇਹੋ ਜੀ ਕੰਮ ਨੂੰ ਕਰਦਾ ਨੀਵੇਂ ਤੋਂ ਨੀਵੇਂ ਨੂੰ। ਹਮ ਸਭ ਕੀ ਪਤ ਦਈ ਗਵਾਏ, ਇਹ ਤਾਂ ਬੁੱਢੇ ਠੇਰੇ ਐਂ ਕਹਿਣ ਲੱਗੇ ਰਾਮਦਾਸ ਤੂੰ ਮਿੱਟੀ ਢੋ ਕੇ ਸਾਡੀ ਤਾਂ ਇੱਜ਼ਤ ਹੀ ਗਵਾ ਦਈ। ਭਲੋ ਨਿਕਾਸਿਓ ਨਾਮ ਸੋ ਆਏ, ਸਾਡੇ ਸੋੜ ਕੁਲ ਦਾ ਚੰਗਾ ਤੂੰ ਆ ਕੇ ਨਾ ਰੋਸ਼ਨ ਕੀਤਾ, ਚੰਗਾ ਨਾ ਕੱਢਿਆ। ਸਭ ਸਨ ਬੰਧਨ ਮਹਿਲ ਗੁਤਾਈ, ਉਦੋਂ ਤਾਂ ਵੀ ਸਾਰੇ ਸੰਬੰਧੀਆਂ ਦੇ ਵਿੱਚ ਸਾਰੀ ਨਿਮਨਤਾਈ ਕਰ ਦਿੱਤੀ ਹੈ, ਛੋਟੇ ਕਰ ਦਿੱਤੇ। ਕਰੀ ਬਿਦਤ ਜਾਨੀ ਨਾ ਜਠਾਈ, ਉਹ ਮਾੜੀ ਮੋਤੀ ਵੀ ਤੂੰ ਬਈ ਸੋਢ ਵੰਸਤੀ ਬੜਬੜਿਆਈ ਨੀ ਜਾਣੀ ਹੈ, ਤੂੰ ਲਗਤਾਈ ਕਰ ਦਿੱਤੀ ਹੈ, ਨਿਮਾਨ ਨੀਵੇਂ ਬਣਾਤੇ ਹੈ। ਇਤਿਹਾਦਿਕ ਤਿੰਨ ਬਾਖ ਬਖਾਨੇ, ਇਸ ਤੋਂ ਆ ਲੈ ਕੇ ਉਹ ਬੁੱਢੇ ਠੇਰਿਆਂ ਜਿਹਨੇ ਬਚਨ ਕਹੇ ਹੈ ਤਰਕ ਦੇ। ਸੁਣ ਸ੍ਰੀ ਰਾਮਦਾਸ ਮੁਸਕਾਨੇ, ਗੁਰੂ ਰਾਮਦਾਸ ਸਾਹਿਬ ਜੀ ਸਿਆਣੇ ਸਨ, ਉਹ ਸੁਣ ਕੇ ਖੜਖੜਾ ਕੇ ਹੱਸੇ। ਕਹਿਓ ਸਭਨ ਸੋ ਜਾਣਤ ਨਾਹਨ, ਕਹਿਣ ਲੱਗੇ ਉਹ ਬੁਜੁਰਗੋ ਠੇਰਿਓ ਤੁਸੀਂ ਨੀ ਇਹ ਜਾਣਦੇ ਸਮਝਦੇ। ਸ੍ਰੀ ਸਤਿਗੁਰ ਮਹਿਮਾ ਦੁੱਖ ਦਾਹਨ, ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਮਹਿਮਾ ਹੈ ਇਹ ਤਾਂ ਦੁੱਖਾਂ ਨੂੰ ਦਗਦ ਕਰ ਦੇਣ ਵਾਲੀ ਹੈ। ਇੱਕ ਬੇਰ ਹੀਰੈ ਕਰ ਕਰਨਾ, ਇੱਕ ਵਾਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਕਿਸੇ ਵੀ ਦੇਖ ਲੈਣ। ਕਟ ਹੈ ਕੋਟ ਸੰਕਟ ਭਾਵ ਮਰਨਾ, ਇਹ ਤਾਂ ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਕਲੇਸ਼ ਹੈ ਸਾਰੇ ਕੱਟ ਦਿੰਦੇ। ਪਰਮੇਸ਼ਰ ਕੀ ਪ੍ਰਾਪਤ ਦੇਤ, ਦੇਖ ਲੋ ਜਿਹੜਾ ਵਾਹਿਗੁਰੂ ਪਰਮੇਸ਼ਰ ਜੰਗਲਾਂ ਵਿੱਚ ਰਹਿ ਕੇ ਭੁੱਖਿਆਂ ਤਿਆ ਨਹੀਂ ਮਿਲਦੇ ਉਹਨੂੰ ਪ੍ਰਾਪਤ ਕਰਵਾ ਦਿੰਦੇ। ਜਿਸ ਹੈ ਅਰਾਧੇ ਯੋਗ ਸਮੇਤ, ਜਿਹਨੂੰ ਕਹਿੰਦੇ ਜੋਗਾ ਪੁਰਾਣਾ ਜਾਮ ਕਰਦੇ ਹੋਏ ਅਰਾਧਨਾ ਕਰਦੇ ਜੋਗੀ ਜਾਨ, ਕਿਸੂ ਕਰਿਤ ਤੇ ਜੋ ਨਹਿ ਪਾਇਤ, ਜਿਹੜਾ ਕਿਸੇ ਕਿਰਤ ਕਰਕੇ ਪਰਮੇਸ਼ਰ ਨੀ ਨਾ ਪਾਈ ਜਾਏ। ਸੋ ਸਤਿਗੁਰ ਢਿੱਗ ਸੁਮਗ ਲਭਾਵਤ, ਕਹਿੰਦੇ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕਰਕੇ ਸੌਖਿਆ ਲੱਭ ਲੈ, ਜਿਨਕੀ ਸੇਵ ਨਾ ਬਿਰਥੀ ਜਾਏ। ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੀ ਜਿਹੜੀ ਸੇਵਾ ਏ ਬਿਰਥ ਨਹੀਂ ਜਾਂਦੀ। ਮਨ ਬਾਛਤ ਸਰਦਾ ਤੇ ਪਾਏ, ਜਿਹੜਾ ਵੀ ਸਰਦਾ ਨਾਲ ਕਰਦਾ ਮਨ ਇੱਛਤ ਫਲ ਪਾ ਲੈਂਦਾ ਹੈ। ਜਿਨਕੀ ਸੇਵ ਕਰ ਹੈ ਨਰ ਜੋਏ, ਬਜ਼ੁਰਗ ਹੋ ਵੱਡਿਓ ਇਹ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਕੋਈ ਆ ਕੇ ਸੇਵਾ ਨੀ ਨਾ ਕਰਦਾ ਹੈ। ਤਿੰਨ ਸਮਕਾਨ ਮੰਦ ਮਤ ਹੋਏ, ਬਰਾਬਰ ਕਹਿੰਦੇ ਦੁਨੀਆਂ ਵਿੱਚ ਹੋਰ ਕੋੜੀ ਭੈੜੀ ਮਤ ਵਾਲਾ ਹੋਣਾ ਉਹ ਸਭ ਤੋਂ ਭੈੜੀ ਬੁੱਧ ਵਾਲਾ ਹੈ। ਜਿਸ ਕੇ ਵੱਡੇ ਭਾਗ ਸੁਭ ਹੈ, ਜਿਹਦੇ ਦੁਨੀਆਂ ਵਿੱਚ ਵੱਡੇ ਚੰਗੇ ਸੋ ਭਾਗ ਹਨ। ਸੋ ਸਤਿਗੁਰ ਕੀ ਸੇਵਾ ਲਹਿ, ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਸੇਵਾ ਉਹ ਲੈਂਦਾ ਹੈ ਪ੍ਰਾਪਤ ਕਰਦਾ ਉਹਨੂੰ ਮਿਲਦੀ ਹੈ ਇਹ ਸੇਵਾ। ਇਸ ਤੇ ਪਰ ਲਾਭ ਨਹਿ ਔਰ, ਇਹ ਸੇਵਾ ਤੋਂ ਪਰੇ ਤਾਂ ਹੋਰ ਕੋਈ ਵੱਡਾ ਲਾਭ ਹੀ ਨਹੀਂ ਨਫਾ ਹੀ ਨਹੀਂ ਹੈ। ਹੋਏ ਗੁਰਦਾਸ ਸਭਨ ਸਿਰ ਮੌਰ, ਗੁਰੂ ਮਹਾਰਾਜ ਦਾ ਦਾਸ ਹੁੰਦਾ ਸੇਵਾ ਕਰਦਾ ਉਹ ਸਾਰਿਆਂ ਤੋਂ ਸ਼੍ਰੋਮਣੀ ਹੁੰਦਾ ਹੈ। ਹਿਤ ਕੀ ਬਾਤ ਤਿੰਨੋ ਸੰਗ ਕਹੀ, ਇਸ ਤਰ੍ਹਾਂ ਭਲੇ ਦੀ ਜਿਹੜੀ ਗੱਲਬਾਤ ਬਜ਼ੁਰਗਾਂ ਦੇ ਸਾਥ ਸੋਢੀਆਂ ਦੇ ਸਾਥ ਕਹੀ ਹੈ। ਕਰਤ ਕੁਤਰਕਨ ਮਾਨਹ ਨਹੀਂ, ਤਰਕ ਹੀ ਕਰਦੇ ਗੁਰੂ ਰਾਮਦਾਸ ਜੀ ਦੀ ਗੱਲ ਨੂੰ ਮੰਨਦੇ ਹੀ ਨਹੀਂ। ਮੁਸਕਾਵਤ ਨਿਜ ਡੇਰੇ ਗਏ। ਇਸ ਤਰ੍ਹਾਂ ਥੋੜੇ ਥੋੜੇ ਹੱਸਦੇ ਜੇ ਆਪਣੇ ਤੰਬੂਆਂ ਵੱਲ ਨੂੰ ਚਲੇ ਗਏ। ਮਹਾਦੀਨਤਾ ਸਮ ਲਖ ਲਏ। ਇਹ ਤਾਂ ਬੜਾ ਗਰੀਬਾਂ ਦੇ ਸਮਾਨ ਹੋਇਆ ਪਿਆ, ਚ ਮਿੱਟੀ ਢੋਂਦਾ ਉਹ ਜਾਣ ਲਿਆ। ਦਿਵਸ ਰਹਿਓ ਜਬ ਘਟਕਾ ਚਾਰ, ਜਦੋਂ ਚਾਰ ਘੜੀਆਂ ਦਿਨ ਬਾਕੀ ਰਹਿ ਗਿਆ। ਗੁਰ ਦਰਸ਼ਨ ਕੋ ਭੇ ਸਭ ਤਿਆਰ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਿਆਰ ਕਰਨ ਵਾਸਤੇ ਸਾਰੇ ਕੋਲੇ ਸੋਢੀ ਬੁੱਢੇ ਠਹਿਰੇ ਜੇ ਤਿਆਰ ਹੋ ਗਏ। ਪ੍ਰਥਮ ਦੇਗ ਤੇ ਭੋਜਨ ਕਰਕੇ, ਸਭ ਤੋਂ ਪਹਿਲਾਂ ਗੁਰੂ ਕੇ ਲੰਗਰ ਵਿੱਚੋਂ ਭੋਜਨ ਛਕ ਲਿਆ ਹੈ। ਬਾਹਰੋਂ ਪਰਵਿਰਸ਼ੇ ਅੰਤਰ ਕਰਕੇ, ਜਿੱਥੇ ਉਹ ਗੁਰੂ ਅਮਰਦਾਸ ਸਾਹਿਬ ਜੀ ਦਾ ਚਵਾਰਾ ਸਾਹਿਬ ਸਥਾਨ, ਉੱਥੇ ਘਰ ਦੇ ਅੰਦਰ ਪ੍ਰਵੇਸ਼ ਹੋ ਗਏ। ਅਹੰਕਾਰ ਕੇ ਸਹਿਤ ਵਿਸਾਲੇ, ਜਿੰਨੇ ਸੋਢੀ ਆਏ ਆ ਬੜੇ ਅਹੰਕਾਰ ਦੇ ਸੇਤ ਹੈ ਬਹੁਤੇ। ਪਦ ਪੰਕਜ ਪਰ ਧਰਿਓ ਨਾ ਭਾਲੇ, ਅਹੰਕਾਰੀ ਹੈ। ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਇਹਨਾਂ ਨੇ ਮੱਥਾ ਵੀ ਨਹੀਂ ਰੱਖਿਆ ਹੈ। ਲਖੇ ਸਾਕ ਇਹੋ ਕੁੜਮ ਹਮਾਰੇ, ਇਹ ਤਾਂ ਸਾਡੇ ਸਾਕ ਹਨ, ਸਾਡੇ ਕੁੜਮਾਂ ਦੇ ਥਾਂ ਲੱਗਦੇ। ਲਘੂ ਥਾਨ ਇਹ ਮ੍ਰਿਦੈ ਵਿਚਾਰੇ, ਔਰ ਇਹਦੇ ਵਿੱਚ ਵਿਚਾਰਿਆ ਵੀ ਸਾਡੇ ਛੋਟੇ ਥਾਂ ਤੇ ਹਨ, ਨੀਵੇਂ ਥਾਂ ਹੈ। ਨਹਿ ਮੰਦਨ ਮਹਿਮਾ ਕੁਛ ਜਾਣੀ, ਜਿੰਨੇ ਸੋਢੀ ਬੁੱਢੇ ਆਏ ਆ ਗੁਰੂ ਅਮਰਦਾਸ ਸਾਹਿਬ ਜੀ, ਇਹਨਾਂ ਨੇ ਕੋਈ ਮਾੜੀ ਮੋਟੀ ਵੀ ਮਹਿਮਾ ਨੀ ਮਾੜਿਆ ਨੇ ਸਮਝੀ। ਬੈਠੇ ਰਾਮਦਾਸ ਕਹਿ ਬਾਣੀ, ਬੈਠੇ ਰਾਮ ਰਾਮ ਕਹਿ ਬਾਣੀ, ਇਸ ਤਰ੍ਹਾਂ ਰਾਮ ਰਾਮ ਹੋਵੇ ਜੀ ਕਹਿ ਕੇ ਬਹਿ ਗਏ ਹੈ। ਮਿਰਜਾਦਿਕ ਸ੍ਰੀ ਅਮਰ ਮਹਾਨੇ, ਇਧਰ ਗੁਰੂ ਅਮਰਦਾਸ ਸਾਹਿਬ ਜੀ ਮਿਰਜਾਦਾ ਪੁਰਸ਼ੋਤਮ ਸਨ। ਹਿਤ ਮਿਰਜਾਦ ਕੀਨ ਸਨ ਮਾਨੇ, ਉਹ ਕਹਿੰਦੇ ਮਰਜਾਦਾ ਪੂਰੀ ਕਰਨ ਵਾਸਤੇ ਸਾਰਿਆਂ ਦਾ ਸਨਮਾਨ ਕੀਤਾ ਹੈ। ਜਥਾ ਸਥਾਨ ਭਏ ਥਿਤ ਸਾਰੇ, ਇਸ ਤਰ੍ਹਾਂ ਦੀ ਯੋਗਤਾ ਬਣਦੀ ਸੀ ਉਸ ਤਰ੍ਹਾਂ ਦੇ ਸਥਾਨ ਦੇ ਵਿੱਚ ਇਹ ਸਾਰੇ ਸਥਿਤ ਹੋ ਗਏ। ਤਿੰਨ ਮੋਹ ਵੱਡਿਆਂ ਬਾਕ ਉਚਾਰ, ਉਹਨਾਂ ਸੋਢੀਆਂ ਵਿੱਚੋਂ ਜਿਹੜੇ ਵੱਡੀਆਂ ਉਮਰਾਂ ਵਾਲੇ ਸੀ, ਜ਼ਿਆਦਾ ਬੁੱਢੇ ਸੀ, ਉਹਨਾਂ ਨੇ ਬਚਨ ਕਹੇ। ਅਬ ਤੁਮ ਜਗ ਮਹਿ ਲਹੀ ਬਡਾਈ, ਲੱਗੇ ਹੈ ਗੁਰੂ ਅਮਰਦਾਸ ਸਾਹਿਬ ਜੀ ਹੁਣ ਸੰਸਾਰ ਦੇ ਵਿੱਚ ਤੁਸੀਂ ਬਹੁਤ ਵੱਡੀ ਵਡਿਆਈ ਪ੍ਰਾਪਤ ਕੀਤੀ ਹੈ। ਪਾਇ ਮਹਿ ਵੱਡੇ ਬ੍ਰਿਧਤਾ ਪਾਈ, ਉਮਰ ਵਿੱਚ ਵੀ ਤੁਸੀਂ ਬਹੁਤ ਵੱਡੇ ਹੋ, ਬਜ਼ੁਰਗਾਂ ਤੁਸੀਂ ਪਾਇਆ ਹੋਇਆ ਹੈ। ਸਭ ਵਿਵਹਾਰ ਅਲਪ ਅਰ ਮਹਿਤ, ਜਿਵੇਂ ਕਹਿੰਦੇ ਘਰਾਂ ਦੇ ਜਿਹੜੇ ਵਿਵਹਾਰ ਹੁੰਦੇ ਆ ਛੋਟੇ ਵੱਡੇ, ਤੁਮ ਜਾਣਤ ਹੋ ਮਤ ਕੇ ਸਹਿਤ, ਤੁਸੀਂ ਆਪਣੀ ਅਕਲ ਬੁੱਧੇ ਸਹਿਤ ਸਾਰੇ ਕਰਨੇ ਕਰਾਉਣੇ ਜਾਣਦੇ ਹੋ। ਕੁਲ ਕੀ ਲਾਜ ਸਕਲ ਕੇ ਅਹੈ, ਸਕਲ ਕੋ ਅਹੈ, ਕਹਿੰਦੇ ਸਾਰਿਆਂ ਨੂੰ ਆਪਣੇ ਕੁਲ ਦੀ ਲੱਜਿਆ ਹੁੰਦੀ, ਸ਼ਰਮ ਹੁੰਦੀ ਹੈ। ਭਰਾਤਨ ਵਿਖੈ ਅਧਿਕਤਾ ਚਾਹੈ, ਆਪਣੋ ਆਪਣੇ ਭਰਾਵਾਂ ਵਿੱਚ ਸਾਰੇ ਵੱਡਪੁਣਾ ਵੱਡਾਪੁਣਾ ਚਾਹੁੰਦੇ ਹੀ ਹੁੰਦੇ। ਤੁਮ ਹੋਏ ਗੁਰ ਰੂਪ ਉਦਾਰਾ, ਇਸ ਕਰਕੇ ਇਸ ਸਮੇਂ ਮਹਾਰਾਜ ਤੁਸੀਂ ਬੜੇ ਭਾਰੀ ਗੁਰੂ ਸਰੂਪ ਹੋ ਰਹੇ ਹੋ। ਕਛੂ ਨਾ ਤੁਮਰੇ ਇਹ ਵਿਚਾਰਾ, ਤੁਹਾਡੇ ਵੱਲੋਂ ਕਹਿੰਦੇ ਥੋੜੇ ਮਾਤਰ ਨੀ ਵਿਚਾਰਿਆ ਗਿਆ। ਖੱਤਰੀ ਬੰਸ਼ ਵਿਸਾਲ ਹਮਾਰੋ, ਤੁਸੀਂ ਜਾਣਦੇ ਹੋ ਸਾਡਾ ਖੱਤਰੀਆਂ ਦਾ ਬੰਸ਼ ਹੈ ਬੜਾ ਭਾਰੀ ਵੱਡਾ। ਸਹਿਤ ਵਡਾਈ ਕਰਨ ਅਚਾਰੋ, ਬੜੇ ਵਡਿਆਰੀ ਸਹਿਤ ਜਿਹੜਾ ਕਰਤੱਵ ਕਰਨਾ ਕਰਦੇ ਹਾਂ ਅਸੀਂ। ਤੋ ਰਹਿ ਆਵਹਿ ਜਾਤ ਮਜਾਰਾ, ਇਸ ਤਰ੍ਹਾਂ ਜੇ ਵਡਿਆਈ ਸਹਿਤ ਕੋਈ ਚੰਗਾ ਕਰਤੱਵ ਕਰੀਏ ਤਾਂ ਫਿਰ ਜਾਤ ਵੀ ਇੱਜ਼ਤ ਹੋ ਰਹੇ ਆਉਂਦੀ ਹੈ। ਹੀਨ ਕਹਾਵਹਿ ਨਹਿ ਕਿਸ ਬਾਰਾ, ਕੋਈ ਵੀ ਜਿਹੜਾ ਛਤਰੀ ਸੋਢੀ ਆਪਣੇ ਆਪ ਨੂੰ ਹੀਨ ਨੀ ਘੱਟ ਨੀ ਨੀਵਾਂ ਨੀ ਕਹਾਉਂਦਾ। ਭਰਾਤਨ ਵਿਖੈ ਨਾ ਤਰਕ ਸਹਾਰੈ, ਆਪਣੇ ਭਰਾਵਾਂ ਵਿੱਚ ਕਿਸੇ ਦੀ ਜਿਹੜੀ ਤਰੱਕੀ ਸੀ ਉਹਨੂੰ ਨਹੀਂ ਸਹਿੰਦੇ ਸਹਾਰਦੇ। ਜਾਂ ਤੇ ਠਾਨਤ ਕਰਮ ਉਦਾਰ, ਇਸ ਕਰਕੇ ਜਿੰਨੇ ਵੱਡੀ ਛਤਰੀ ਆ ਸਾਰੇ ਸ੍ਰੇਸ਼ਟ ਕੰਮ ਹੀ ਕਰਦੇ ਵੀ ਕੋਈ ਤਰਕ ਨਾ ਕਰੇ। ਨਾਮ ਮੰਗਲਾ ਏਵ ਅਲਾਏ, ਜਿਹੜਾ ਮੰਗਲਾ ਨਾਮ ਦਾ ਸੋਢੀ ਬੁੱਢਾ ਸੀ ਉਸਨੇ ਉਹ ਕਿਹਾ ਹੈ। ਤਬ ਹੂੰ ਰਾਮਦਾਸ ਚਲ ਆਏ। ਜਦੋਂ ਕਹਿ ਰਿਹਾ ਸੀ ਇੰਨੇ ਨੂੰ ਗੁਰੂ ਰਾਮਦਾਸ ਸਾਹਿਬ ਜੀ ਚੱਲ ਕੇ ਉੱਥੇ ਆ ਗਏ। ਗੁਰ ਸੂਰਜ ਕੋ ਜਬਹੋ ਨਿਹਾਰਾ। ਗੁਰੂ ਰੂਪੀ ਸੂਰਜ ਨੂੰ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖਿਆ ਹੈ, ਬਦਨ ਕਮਲ ਅਪਰ ਫੁੱਲਿਆ ਉਦਾਰਾ। ਜਿਹੜਾ ਮੁੱਖ ਹੈ ਕਮਲ ਵਾਂਗੂ ਬਹੁਤ ਪ੍ਰਫੁੱਲਤ ਹੋ ਗਿਆ, ਜ਼ਿਆਦਾ ਖਿੜ ਗਿਆ। ਪਦ ਅਰਬਿੰਦ ਸੁਗੰਧ ਆਨੰਦ। ਰਾਮਦਾਸ ਸਾਹਿਬ ਜੀ ਦੇ ਚਰਨਾਂ ਕਮਲਾਂ ਦੀ ਸੁਗੰਧੀ ਰੂਪ ਜਿਹੜਾ ਆਨੰਦ ਹੈ। ਲੋਚਨ ਭਰਮਰ ਕਰੇ ਕਰ ਬੰਦ। ਨੇਤਰਾਂ ਨੂੰ ਕਹਿੰਦੇ ਭੋਰੇ ਬਣਾਇਆ ਹੋਇਆ, ਹੱਥ ਜੋੜੇ ਹੋਏ ਆਪ ਜੀ। ਇਸ ਕੋ ਦੇਖ ਦੇਖਤ ਲਵਪੁਰ ਕੇ ਨਰ। ਗੁਰੂ ਰਾਮਦਾਸ ਸਾਹਿਬ ਜੀ ਨੂੰ ਆਇਆ ਦੇਖ ਕੇ ਜਿਹੜੇ ਲਾਹੌਰ ਦੇ ਬੁੱਢੇ ਠੇਰੇ ਜੇ ਪੁਰਸ਼ ਸਨ। ਕਹਿਓ ਬਾਹਰ ਤਰਕਨ ਕੋ ਉਰ ਧਰ। ਦੇ ਵਿੱਚ ਬੜੀ ਤਰਕ ਜੀ ਧਾਰਨ ਕਰਕੇ ਉਹ ਫਿਰ ਕਿਹਾ ਹੈ, ਇਹ ਵੀ ਜਨਮਿਓ ਬੰਸ ਹਮਾਰੇ। ਗੁਰੂ ਅਮਰਦਾਸ ਸਾਹਿਬ ਜੀ ਆ ਵੀ ਸਾਡੀਆਂ ਸਵਸ ਜੰਮਿਆ ਰਾਮਦਾਸ। ਲਾਜ ਗਵਾਈ ਸਰਬ ਪ੍ਰਕਾਰੇ। ਇਹਨਾਂ ਤਾਂ ਇੱਥੇ ਆ ਕੇ ਸਭ ਤਰ੍ਹਾਂ ਦੀ ਜਿਹੜੀ ਸ਼ਰਮ ਹਿਆਈ ਗਵਾਤੀ, ਸ਼ਰਮੀ ਲਾਤੀ ਹੈ। ਪਿਤਕੇ ਮਰੇ ਸਦਨ ਕੋ ਤਿਆਗਾ। ਇਹਨਾਂ ਦੇ ਪਿਤਾ ਹਰਦਾਸ ਜੀ ਚੜਾਈ ਕਰ ਗਏ, ਰਾਮਦਾਸ ਜੀ ਨੇ ਘਰ ਛੱਡ ਦਿੱਤਾ। ਘਰ ਸਸੁਰਾਰ ਬਸਿਓ ਨਿਰਭਾਗਾ। ਇਹਨਾਂ ਦਾ ਸਹੁਰਾ ਘਰ ਸੀ, ਕਹਿੰਦੇ ਖੋਟੇ ਭਾਗਾਂ ਵਾਲਾ ਆ ਬਸਿਆ। ਮਿਲਿਓ ਮਿਹਨਤੀ ਬ੍ਰਿੰਦ ਮਜਾਰੇ। ਇੱਥੇ ਕੀ ਹੈ ਜਿਹੜੇ ਬਹੁਤ ਮਜ਼ਦੂਰ ਮਿਹਨਤੀ ਉਹਨਾਂ ਵਿੱਚ ਮਿਲਿਆ ਹੋਇਆ। ਖਿਨ ਮਿੱਤਰ ਕਾ ਕਹੀ ਖਨ ਮਿੱਤਰ ਕਾ ਮਿਰਤਕਾ ਖਨ ਮਿਰਤਕ ਹੈ ਮਿੱਤਰ ਕਾ ਨੀ ਖਨ ਮਿਰਤਕਾ ਕਹੀਨ ਕਰ ਧਾਰੇ। ਮਿੱਟੀ ਪੁੜਦਾ ਫਿਰ ਹੱਥ ਵਿੱਚ ਆ ਕਹੀ ਜੀ ਫੜੀ ਫਿਰਦਾ ਹੈ। ਭਰੇ ਟੋਕਰੀ ਸੀਸ ਉਠਾਵੈ। ਕਹਿੰਦੇ ਟੋਕਰੀ ਜੀ ਭਰ ਕੇ ਸਿਰ ਤੇ ਚੁੱਕ ਲੈਂਦਾ। ਰਜ ਤਨ ਲਾਗੇ ਵਹਿਰ ਨਿਕਸਾਵੈ। ਸਰੀਰ ਨੂੰ ਕਹਿੰਦੇ ਧੂੜ ਲੱਗੀ ਪਈ ਹੈ ਤੇ ਇਸ ਤਰ੍ਹਾਂ ਕਹਿੰਦੇ ਬਾਹਰ ਟੋਕਰੇ ਸਿੱਟਦਾ ਫਿਰ। ਇਸ ਨੇ ਤੋ ਸਿਰ ਮਾਟੀ ਪਾ ਇਹਨੇ ਤਾਂ ਇੱਥੇ ਆ ਕੇ ਆਪਣੇ ਸਿਰ ਵਿੱਚ ਕਹਿੰਦੇ ਮਿੱਟੀ ਪਾ ਲਈ ਹੈ। ਕਰੋ ਵਿਚਾਰ ਨਾ ਤੁਮ ਉਚਤਾਈ। ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਤਾਂ ਸੁਆਣੇ ਆ, ਤੁਸੀਂ ਤਾਂ ਕੋਈ ਮਾੜੀ ਮੋਟੀ ਵਿਚਾਰ ਕਰਦੇ। ਕਰ ਅਨਚਿਤ ਆਪਨੇ ਦੀਨ। ਆਪ ਜੀ ਨੇ ਜਿਹੜੀ ਕਾਰ ਸੇਵਾ ਇਹਨੂੰ ਸਭ ਤੋਂ ਕਹਿੰਦੇ ਅਯੋਗ ਜੀ ਦਿੱਤੀ, ਨੀਵੀਂ ਦਿੱਤੀ ਹੋਈ। ਲਾਜ ਕੁਟੰਬ ਨਾ ਤੁਮ ਨਾ ਚੀਨ। ਮਹਾਰਾਜ ਸਾਰੇ ਪਰਿਵਾਰ ਦੀ ਕੋਈ ਮਾੜੀ ਮੋਟੀ ਸ਼ਰਮ ਨਹੀਂ ਜਾਣੀ ਹੈ। ਅਪਰ ਕਿਰਤ ਕੋ ਅਬ ਇਸ ਦੀਜੈ। ਅਪਰ ਕਿਰਤ ਕੋ ਅਬ ਇਸ ਦੀਜੈ। ਹੋਰ ਜਿਹੜੀ ਕੋਈ ਕਿਰਤ, ਹੋਰ ਕੋਈ ਜਿਹੜੀ ਕੰਮ ਹੈ ਇਹਨੂੰ ਵਾਰਾ ਕਰਨ ਵਾਸਤੇ ਹੁੰਦੇ ਸੀ, ਇਹ ਤਾਂ ਮਿੱਟੀ ਨਾ ਢਵਾਓ। ਉਚਿਤ ਅਨੁਚਿਤ ਵਿਚਾਰ ਸੋ ਲੀਜੈ। ਕਿਉਂਕਿ ਸੋਢੀਆਂ ਵਿੱਚੋਂ ਹੈ, ਤੁਹਾਡੇ ਘਰੇ ਵਿਆਹੇ ਹੋਏ ਹੈ, ਯੋਗ ਤੇ ਅਯੋਗ ਤੁਸੀਂ ਵਿਚਾਰ ਲਓ। ਗੁਰ ਸੁਨ ਰਾਮਦਾਸ ਦਿਸ਼ ਦੇਖਾ। ਬੁੱਢਿਆਂ ਠੇਰਿਆਂ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਰਾਮਦਾਸ ਸਾਹਿਬ ਜੀ ਤਰਸ ਵੇਖਿਆ। ਮੁਖ ਪ੍ਰਸੰਨ ਔਰ ਪ੍ਰੇਮ ਵਿਸੇਖਾ। ਇਹਨਾਂ ਦਾ ਮੁਖ ਖਿੜਿਆ ਹੋਇਆ, ਹਿਰਦੇ ਵਿੱਚ ਵਿਸ਼ੇਸ਼ ਕਰਕੇ ਬੜਾ ਪ੍ਰੇਮ ਹੈ। ਦੇਖ ਦਸ਼ਾ ਸਤਿਗੁਰ ਛਕ ਰਹੇ। ਗੁਰੂ ਰਾਮਦਾਸ ਸਾਹਿਬ ਦੀ ਇਸ ਤਰ੍ਹਾਂ ਕਹਿੰਦੇ ਹਾਲਤ ਦੇਖ ਕੇ ਬਹੁਤ ਆਪ ਜੀ ਪ੍ਰਸੰਨ ਹੋ ਰਹੇ। ਨਦੀ ਪ੍ਰੇਮ ਮਮ ਮਨ ਇਸ ਬਹੇ। ਚਾਲਦੇ ਵੀ ਸਾਡੇ ਪ੍ਰੇਮ ਦੀ ਨਦੀ ਵਿੱਚ ਇਹਨਾਂ ਦਾ ਜਿਹੜਾ ਮਨ ਹੈ ਕਹਿੰਦੇ ਇਸ ਤਰ੍ਹਾਂ ਰੁੜਿਆ ਹੋਇਆ, ਲਵਲੀਨ ਹੋਇਆ ਹੋਇਆ। ਵੈਦਿਕ ਲੋਕਿਕ ਰੀਤ ਤ੍ਰਿਣ ਸਮ। ਜਿਹੜੀ ਵੈਦਾਂ ਦੀ ਜਾਣੀ ਵੇਦ ਲੋਕਾਂ ਦੀ ਪੁਸਤਕਾਂ ਦੀ ਜਿਹੜੀ ਰੀਤੀ ਹੈ, ਹੋਰ ਲੋਕਾਂ ਦੀ ਜਿਹੜੀ ਰੀਤੀ ਹੈ, ਉਹ ਕਹਿੰਦੇ ਕੱਖਾਂ ਦੇ ਸਮਾਨ। ਪ੍ਰੇਮ ਧਾਰ ਜਲ ਤੇ ਠਹਿਰਹਿ ਕਿਮ। ਪ੍ਰੇਮ ਦੀ ਧਾਰ ਦੇ ਜਲ ਦਿਨ ਕਿਵੇਂ ਠਹਿਰੋ, ਤਾਂ ਸਭ ਬੈਲ ਕਰੋਤੀ ਰੁੜ ਗਈ ਹੈ ਕਾਬਾ। ਪ੍ਰੇਮ ਭਗਤ ਮੇਰੀ ਰੰਗ ਰਾਤੋ। ਇਹ ਤਾਂ ਗੁਰੂ ਰਾਮਦਾਸ ਸਾਹਿਬ ਜੀ ਸਾਡੀ ਪ੍ਰੇਮਾ ਭਗਤੀ ਵਿੱਚ ਹੀ ਰਤੇ ਪਏ। ਤਜਹੇ ਨਾ ਜਾਣੈ ਜਾਤ ਸੋ ਪਾਤੋ। ਜਾਤ ਬਰਾਦਰੀਆਂ ਛੱਡ ਦਿੱਤੀਆਂ, ਕੋਈ ਨੀ ਇਹ ਜਾਣਦੇ ਪਛਾਣਦੇ। ਲਵਪੁਰ ਕੇ ਪੰਚਨ ਦਿਸ ਹੇਰ। ਸਵੇਰੇ ਜਿਹੜੇ ਲਾਹੌਰ ਤੋਂ ਕਦੇ ਪੈਂਚ ਜੇ ਆਏ ਸੀ, ਉਹਨਾਂ ਦੀ ਤਰਫ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖ ਕੇ ਸਹਿਜ ਸੁਭਾਇਕ ਗੁਰ ਤਿਸ ਬੇਰ। ਹਾਂ, ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਵੇਲੇ ਸੁਚੇ ਸੁਭਾਅ ਹੀ ਸਹਿਜੇ ਔਰ ਪ੍ਰਸੰਨ ਹੈ ਭਨਤ ਬਚਨ ਕੋ। ਹਾਂ, ਹਿਰਦੇ ਵਿੱਚ ਪ੍ਰਸੰਨ ਹੋਏ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਹਿਣ ਲੱਗੇ। ਸਭ ਜਗ ਛਤਰ ਦੀਨ ਮੈਂ ਇਨਕੋ। ਕਹਿੰਦੇ ਵੀ ਅਸੀਂ ਇਹਨਾਂ ਨੂੰ ਤਾਂ ਸਾਰੇ ਸੰਸਾਰ ਦਾ ਜਿਹੜਾ ਛਤਰ ਦੇ ਦਿੱਤਾ ਹੈ। ਮਾਟੀ ਪਰ ਹੈ ਸੀਸ ਤੁਮਾਰੇ। ਵਿੱਚੋਂ ਸੋਢੀ ਉਹ ਜਿਹੜੀ ਮਿੱਟੀ ਹੈ ਉਹ ਤਾਂ ਤੁਹਾਡੇ ਸਿਰ ਵਿੱਚ ਪਵੇ। ਗੁਰ ਅਭਗਤ ਤੁਮ ਪ੍ਰੇਮ ਨਾ ਧਾਰੇ। ਗੁਰ ਗੁਰ ਅਭਗਤ ਤੁਮ ਪ੍ਰੇਮ ਨਾ ਧਾਰੇ। ਹਾਂ, ਗੁਰੂ ਦੇ ਤੁਸੀਂ ਭਗਤ ਨਹੀਂ ਹੋ, ਤੁਸੀਂ ਪ੍ਰੇਮ ਨਹੀਂ ਰੱਖ ਰਹੇ ਹੋ, ਜਿਸ ਕਰਕੇ ਜੇ ਤਾਂ ਗੁਰੂ ਦੇ ਭਗਤ ਹੁੰਦੇ ਫਿਰ ਤਾਂ ਚੌਰ ਛਤਰ ਤੁਹਾਡੇ ਵੀ ਸਿਰ ਦੇ ਝੁਲਦੇ। ਇਹਨਾਂ ਦੇ ਸਿਰ ਤੇ ਚੌਰ ਛਤਰ ਝੁਲ ਰਹੇ ਆ, ਤੁਸੀਂ ਤੁਹਾਨੂੰ ਇਹ ਟੋਕਰਾ ਦਿਸਦਾ ਸੀ ਤਾਂ ਛਤਰ ਰੱਖਿਆ ਹੋਇਆ ਸੀ ਇਸ ਤੇ। ਜੇ ਇਹ ਬੰਸ ਜਨਮ ਨਹਿ ਧਾਰੇ। ਮਹਾਰਾਜ ਕਹਿੰਦੇ ਜੇ ਸੋਢੀਆਂ ਦੀ ਬੰਸ ਵਿੱਚ ਰਾਮਦਾਸ ਜੀ ਅਵਤਾਰ ਨਾ ਧਾਰੇ। ਕਿਰਤ ਨਰਕ ਮਹਿ ਪਿਤਰ ਤੁਮਾਰੇ। ਜਿੰਨੇ ਤੁਹਾਡੇ ਕਹਿੰਦੇ ਬੁੱਢੇ ਠੇਰੇ ਮਰਿਆ ਸਾਰਿਆਂ ਨੇ ਕਹਿੰਦੇ ਸਿੱਧੇ ਨਰਕਾਂ ਵਿੱਚ ਡਿੱਗਣਾ ਸੀ। ਰਾਮਦਾਸ ਕਰ ਜੋਰ ਉਚਾਰਾ। ਇਹ ਬਚਾ ਲਿਆ ਇਹਨਾਂ ਨੇ ਸਾਰਿਆਂ ਨੂੰ, ਇਸ ਵੇਲੇ ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕਿਹਾ ਹੱਥ ਜੋੜ ਕੇ। ਉਧਾਰਨ ਬਿਰਦ ਤੁਮਾਰਾ। ਮਾਰਾ ਪਾਪੀਆਂ ਦਾ ਉਧਾਰ ਕਰਨਾ ਤੁਹਾਡਾ ਬਿਰਦੀ ਹੈ, ਧਰਮੀ ਹੈ, ਸੁਭਾਈ। ਗੁਰ ਮਹਿਮਾ ਕੀ ਗਿਆਤ ਨਾ ਪਾਈ। ਜਿੰਨੇ ਮਾਰਾ ਪੈਣ ਜੇ ਸੋਢੀ ਬੁੱਢੇ ਆਏ ਇਹਨਾਂ ਨੂੰ ਗੁਰੂ ਦੀ ਕੋਈ ਸਮਝ ਹੈ ਨਹੀਂ। ਕਿਆ ਇਨਕੇ ਬਸ ਜਗ ਉਰਜਾਈ। ਇਹਨਾਂ ਦੇ ਬਸ ਦੀ ਵੀ ਗੱਲ ਹੈ, ਇਹ ਤਾਂ ਸੰਸਾਰ ਦੇ ਧੰਦਿਆਂ ਵਿੱਚ ਫਸੇ ਹੋਏ। ਸੁਣ ਕਰ ਸਤਿਗੁਰ ਭਏ ਪ੍ਰਸੰਨ। ਐਸੇ ਸ਼ਰਧਾ ਦੇ ਬਚਨ ਗੁਰੂ ਰਾਮਦਾਸ ਸਾਹਿਬ ਜੀ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋ। ਰਾਮਦਾਸ ਤੁਝਕੋ ਧਨ ਧਨ। ਗੁਰੂ ਰਾਮਦਾਸ ਤੈਨੂੰ ਅਸੀਂ ਕਹਿ ਰਹੇ ਹਾਂ, ਤੂੰ ਧਨ ਹੈ, ਧਨ ਹੈ, ਮਹਾਨ ਧਨ ਹੈ। ਕਰ ਸੇਵਾ ਮੁਝਕੋ ਬਸ ਕੀਨਾ। ਤੂੰ ਤਾਂ ਵੀ ਗੁਰੂ ਘਰ ਦੀ ਸੇਵਾ ਕਰਕੇ ਸਾਨੂੰ ਬਸ ਹੀ ਕਰ ਲਿਆ। ਮੈਂ ਜਾਣੋ ਤੁਝ ਤੈ ਮੁਝ ਚੀਨਾ। ਨਾ ਤਾਂ ਵੀ ਮੈਂ ਤੈਨੂੰ ਜਾਣਦਾ ਵੀ ਤੂੰ ਕੈਸਾ ਮਹਾਨ ਹੈ, ਜਾਂ ਤੂੰ ਮੈਨੂੰ ਜਾਣ ਰਿਹਾ ਵੀ ਮੈਂ ਕੈਸਾ ਮਹਾਨ ਹਾਂ। ਪੁੰਨ ਲਵਪੁਰ ਕੇ ਨਰ ਸਮਦਾਈ। ਉਸ ਤੋਂ ਬਾਅਦ ਜਿੰਨੇ ਲਾਹੌਰ ਦੇ ਬੇਅੰਤ ਲੋਕ ਸਨ, ਕਰੇ ਵਿਦਾ ਗਮ ਨੇ ਅਗਵਾਈ। ਇਹਨਾਂ ਨੂੰ ਵਿਦਾ ਕਰ ਦਿੱਤਾ ਤੇ ਚੱਲ ਪਏ ਅੱਗੇ ਨੂੰ। ਪਦ ਅਰਬਿੰਦ ਬੰਦਨਾ ਠਾਨੀ। ਸਾਰਿਆਂ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ, ਚਲੋ ਵੱਡੇ ਬਜ਼ੁਰਗ ਹੈ। ਸੇਵਹਿ ਬਹਰ ਕਰਮ ਮਨ ਬਾਣੀ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਮਨ ਬਾਣੀ ਸੇਵਾ ਕਰ ਸਰੀਰ ਕਰਕੇ ਸੇਵਾ ਕਰ ਰਹੇ। ਕਰਹਿ ਕਾਰ ਧਰ ਚੌਪ ਚਗੂਨੇ। ਅੱਗੇ ਨਾਲੋਂ ਕਹਿੰਦੇ ਚੌਗਣਾ ਚਾਵਦ ਸ਼ਾਹ ਧਾਰ ਕੇ ਵੱਧ ਸੇਵਾ ਕਰਦੇ। ਲੋਕ ਲਾਜ ਤੇ ਹੋਏ ਬਿਹੂਨੇ। ਆ ਲੋਕਾਂ ਦੀ ਜਿਹੜੀ ਕੋਈ ਸ਼ਰਮ ਸ਼ਰਮ ਹੈ ਤੋਂ ਬਗੈਰ ਹੋ ਕੇ ਦੋਹਰਾ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਵੇਂ ਬੋਲੀ ਸਾਹਿਬ ਦੀ ਮਹਾਨ ਜਿਹੜੀ ਕਾਰ ਸੇਵਾ ਸਭ ਤੋਂ ਮੂਹਰੇ ਹੋ ਕੇ ਕੀਤੀ, ਜੇ ਸੇਵਾ ਕਰਕੇ ਫਿਰ ਆਪ ਜੀ ਨੂੰ ਇਹ ਮਹਾਨ ਜਿਹੜਾ ਰੁਤਬਾ ਹੈ ਉਹ ਪ੍ਰਾਪਤ ਹੋਇਆ, ਇਹ ਮਹਾਨ ਬਖਸ਼ਾਂ ਹੋਈਆਂ, ਉਹ ਆਪਾਂ ਪ੍ਰਸੰਗ ਜਿਸ ਇਤਿਹਾਸ ਵਿੱਚ ਰਲ ਮਿਲ ਕੇ ਸੁਣਿਆ ਹੈ, ਇਸ ਤਰ੍ਹਾਂ ਹੋਰ ਜਿਹੜੇ ਗੁਰੂ ਘਰ ਦੇ ਵਿੱਚ ਸ਼ਰਧਾ ਧਾਰ ਕੇ ਦਰਸ਼ਨ ਕਰਨ ਲਈ ਚੱਲ ਚੱਲ ਕੇ ਆਉਂਦੇ ਰਹੇ, ਆ ਗੁਰਮਤਿ ਨੂੰ ਰੀਤੀ ਨੂੰ ਦੇਖ ਕੇ ਕਈਆਂ ਨੇ ਗੁਰੂ ਕੇ ਲੰਗਰਾਂ ਵਿੱਚ ਵੀ ਕੋਈ ਤਰਕਾਂ ਵਿਤਰਕਾਂ ਕੀਤੀਆਂ, ਫਿਰ ਜਿਵੇਂ ਉਹਨਾਂ ਨੂੰ ਚੱਕਰ ਪਏ ਅਖੀਰੀ ਗੁਰੂ ਮਹਾਰਾਜ ਦੀ ਚਰਨ ਛਰਨ ਆ ਕੇ ਪਏ, ਫਿਰ ਉਹਨਾਂ ਨੂੰ ਬਖਸ਼ਿਸ਼ ਹੋਈ। ਇਹੋ ਜਿਹੇ ਵੈਸ਼ਨਵਾਂ ਦੇ ਵੀ ਕਰਮ ਕਾਂਡੀਆਂ ਦੇ ਵੀ ਕੁਝ ਪ੍ਰਸੰਗ ਆਉਣਗੇ, ਉਹ ਆਪਾਂ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਹੈ, ਇੱਥੇ ਸਮਾਪਤੀ ਕਰੀਏ, ਅਰਦਾਸ ਵੀ ਜੁੜੀਏ ਜੀ। ਪਦ ਅਰਬਿੰਦ ਬੰਦਨਾ ਠਾਨੀ, ਸੇਵੈ ਬਹਰ ਕਰਮ ਮਨ ਬਾਨੀ, ਕਰਹਿ ਕਾਰ ਧਰ ਚੌਪ ਚਗੂਨੇ। ਲੋਕ ਲਾਜ ਤੇ ਹੋਏ ਬਿਹੂਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।